ਸਾਹਿਬ ਜੀਓ, ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਦੋਹਰਾ ਰੇ ਮਨ ਤਜ ਆਲਸ ਸਰਬ ਗਹ ਉਦਮ ਹਰ ਨਾਮ ਲੋਕ ਪ੍ਰਲੋਕ ਸਹਾਇ ਹੋਇ ਪੂਰਹਿ ਸਗਰੇ ਕਾਮ ਰੇ ਮਨ ਤਜ ਆਲਸ ਸਰਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਮਹਾਨ ਸੁੰਦਰ ਦੀ ਦਾਨ ਸਜ ਰਿਹਾ ਪ੍ਰਕਾਸ਼ ਸੇਵਾ ਦੇ ਨਾਲ ਗੁਰਬਾਣੀ ਦਾ ਪਾਠ ਜਾਪ ਅਤੇ ਰਾਗੀ ਸਿੰਘਾਂ ਦੀ ਰਸਨਾ ਰਾਹੀਂ ਕੀਰਤਨ ਹੋਇਆ ਹੈ ਜਿੰਨੇ ਕਮਾਈ ਪਾਈ ਗੁਰੂ ਕੇ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੇ ਸਨ ਜਿਨ੍ਹਾਂ ਨੇ ਮਨ ਲਾ ਕੇ ਗੁਰਬਾਣੀ ਦਾ ਕੀਰਤਨ ਸੁਣਿਆ ਹੈ ਲਾਹਾ ਹਾਸਲ ਕਰ ਲਿਆ ਹੈ ਸਮੇਂ ਨੂੰ ਸਫਲ ਬਣਾ ਲਿਆ ਹੈ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਪੜ੍ਹ ਸੁਣ ਰਹੇ ਹਾਂ ਜਿਸ ਤਰ੍ਹਾਂ ਬਟਾਲਾ ਸ਼ਹਿਰ ਤੋਂ ਬਾਹਰ ਬਾਹਰ ਉਹ ਚਲਨਾਮੇ ਮੰਦਰ ਹੈ ਇੱਥੇ ਸ਼ਿਵਰਾਤਰੀ ਦਾ ਸਮਾਂ ਜਾਣ ਕੇ ਦਿਨ ਜਾਣ ਕੇ ਸਿੱਧਨਾਥ ਬਹੁਤ ਇਕੱਠੇ ਹੋ ਗਏ ਅਤੇ ਗੁਰੂ ਮਹਾਰਾਜ ਸਿੱਧਾ ਨਾਥਾਂ ਦਾ ਹੰਕਾਰ ਦੂਰ ਕਰਨ ਲਈ ਇਹ ਮੇਲੇ ਦਾ ਬਹਾਨਾ ਜਿਹਾ ਬਣਾ ਕੇ ਚਲੇ ਗਏ ਅਤੇ ਆਪ ਜੀ ਦੀ ਬਹੁਤ ਹੀ ਉਸ ਦੀ ਵਡਿਆਈ ਹੋਈ ਜਿੰਨੇ ਸਿੱਧਨਾਥਾਂ ਨੂੰ ਕੋਈ ਭੇਟਾ ਲੋਕ ਕਰਦੇ ਸੀ ਸਾਰੀ ਸਤਿਗੁਰੂ ਅੱਗੇ ਭੇਟਾ ਲਿਆ ਰੱਖੀ ਇਹ ਸੜ ਮੱਚ ਗਏ ਆਪੋ ਵਿੱਚ ਹੀ ਸਲਾਹਾਂ ਕਰਨ ਲੱਗੇ ਵੀ ਹੁਣ ਤਾਂ ਸਾਡੀ ਪੂਜਾ ਮਿੰਨਤਾਂ ਚਲੀ ਗਈ ਆਪਾਂ ਕੋਈ ਯਤਨ ਕਰੋ ਇਹਨਾਂ ਫਿਰ ਆਸਾ ਨਾ ਰੱਖੋ ਇਹ ਸਲਾਹ ਮਸ਼ਵਰਾ ਕੀਤਾ ਇਹਨਾਂ ਨਾਲ ਕੋਈ ਗਿਆਨ ਚਰਚਾ ਕਰੀਏ ਜਾਂ ਸ਼ਕਤੀ ਦਾ ਬਲ ਲਾਈਏ, ਸਾਰੇ ਲੋਕਾਂ ਦੇ ਸਾਹਮਣੇ ਇਹਨਾਂ ਨੂੰ ਬੇਇੱਜ਼ਤ ਕਰ ਦਈਏ, ਫਿਰ ਮੁੜ ਕੇ ਇੱਥੇ ਨਹੀਂ ਆਉਣਗੇ, ਸਾਡੀ ਭੇਟਾ ਪੂਜਾ ਇਸੇ ਤਰ੍ਹਾਂ ਬਣੀ ਰਹੇਗੀ। ਉਹ ਭੰਗਰ ਨਾਥ ਨੇ ਜਿੱਥੇ ਰਾਸ ਰਾਸ ਪਾ ਰਹੇ ਸੀ, ਉਹਨਾਂ ਦਾ ਲੋਟਾ ਜਿਹਾ ਲੁਕਾ ਕੇ ਅਨੁਰੂਪ ਸ਼ਕਤੀ ਨਾਲ 200 ਖੋਹ 'ਤੇ ਪਹੁੰਚਾ ਤਾ। ਮਹਾਰਾਜ ਨੇ ਅੰਤਰਜਾਮਤਾ ਨਾਲ ਲਿਆ, ਜਾਣ ਕੇ ਉਹ ਵਾਪਸ ਲਿਆ ਕੇ ਉਹਨਾਂ ਨੂੰ ਦੇ ਦਿੱਤਾ। ਫਿਰ ਤਾਂ ਬਹੁਤ ਔਖੇ ਹੋ ਗਏ, ਚਰਚਾ ਕਰਨ ਲਈ ਆ ਗਏ। ਸ਼ੰਭੂ ਨਾਥ ਅਤੇ ਭੰਗਰ ਨਾਥ ਹੁਣੀ ਬੋਲੇ ਪੁੱਠਾ ਸਿੱਧਾ ਵੀ ਤੁਸੀਂ ਤਾਂ ਦੁੱਧ ਵਿੱਚ ਕਾਂਜੀ ਪਾ ਦਿੱਤੀ, ਦੁੱਧ ਫਟ ਜਾਏ ਫਿਰ ਉਹਦੇ ਵਿੱਚੋਂ ਮੱਖਣ ਨਹੀਂ ਨਿਕਲਦਾ। ਇਸੇ ਤਰ੍ਹਾਂ ਪਹਿਲਾਂ ਤੁਸੀਂ ਕਾਰੋਬਾਰ ਛੱਡ ਕੇ ਜੇ ਉਦਾਸ ਹੋ ਗਏ, ਉਪਰਾਮ ਹੋ ਗਏ, ਤਿਆਗੀ ਹੋ ਗਏ ਸੀ, ਇਸ ਤਰ੍ਹਾਂ ਬਾਹਰ ਵਿਚਨ ਮੰਨ ਲਏ, ਤੁਹਾਡੇ ਕਰਨ ਦੁੱਧ ਵਰਗੇ ਸੀ, ਕਰਿਆ ਕਿ ਸੰਸਾਰੀ ਕੱਪੜੇ ਚਿੱਟੇ ਕੱਪੜੇ ਜੇ ਪਾਲੇ ਲਾ ਕੇ ਤੁਸੀਂ ਕਹੋਗੇ ਸਾਧੂਆਂ ਵਾਲੇ, ਇਹ ਮਾਨੋ ਕਾਂਜੀ ਪਾ ਤੀ ਆਪਣੇ। ਇਹ ਪਰਮੇਸ਼ਰ ਦੀ ਪ੍ਰਾਪਤੀ ਜਾਂ ਗਿਆਨ ਰੂਪੀ ਜਿਹੜਾ ਮੱਖਣ ਹੈ, ਕਿੱਥੋਂ ਤੁਹਾਨੂੰ ਪ੍ਰਾਪਤ ਹੋਣਾ ਹੈ? ਮਹਾਰਾਜ ਕਹਿੰਦੇ ਉਹ ਭੰਗਰ ਨਾਥ, ਤੇਰੀ ਗੋਰਖ ਨਾਥ ਜਿਹੜੀ ਮਾਂ ਹੈ ਉਹ ਕੁਚੱਜੀ ਹੈ। ਇੱਕ ਚੁੱਜੀ ਮਾਂ ਨੂੰ ਦੁੱਧ ਨਹੀਂ ਜਮਾਉਣਾ ਆਉਂਦਾ ਹੁੰਦਾ, ਨਾ ਜਾਗ ਲਾਉਣੀ ਆਉਂਦੀ ਹੁੰਦੀ, ਨਾ ਰੜਕਣਾ ਆਉਂਦਾ ਹੁੰਦਾ, ਮੱਖਣੋਂ ਨੇ ਕੀ ਕੱਢਣਾ ਹੈ? ਇਹ ਗੋਰਖ ਨਾਥ ਤੇਰਾ ਕੁਚੱਜੀ ਮਾਂ ਵਰਗਾ ਹੈ, ਇਹਨੇ ਜਿਹੜੀ ਤੇਰੇ ਸਿੱਖਿਆ ਰੂਪੀ ਜਾਗ ਹੈ ਉਹ ਚੰਗੀ ਤਰ੍ਹਾਂ ਤੇਰੇ ਰਿਹਰ ਭਾਂਡੇ ਨੂੰ ਸੋਧ ਕੇ ਮਾਂਜ ਕੇ ਨਹੀਂ ਲਾਈ, ਐਵੇਂ ਤੇਰੇ ਯੋਗ ਦੀਆਂ ਕਲਾਜੀਆਂ ਸਿਖਾ ਤੀਆਂ, ਥੋੜ੍ਹੀ ਬਹੁਤ ਤਾਕਤ ਆਉਣ ਕਰਕੇ ਤੂੰ ਜੇ ਉਹ ਦੁੱਧ ਫਟ ਜਾਏ ਜਾਂ ਤੂੰ ਫਟ ਗਿਆ, ਹੰਕਾਰੀ ਹੋ ਗਿਆ, ਵਿਗੜ ਗਿਆ ਹੈ, ਅਤੇ ਤੈਨੂੰ ਪਰਮੇਸ਼ਰ ਦੀ ਪ੍ਰਾਪਤੀ ਰੂਪੀ ਮੱਖਣ ਕੀ ਹਾਸਲ ਹੋਣਾ, ਗਿਆਨ ਰੂਪੀ ਮੱਖਣ ਦਾ ਬ੍ਰਹਮਾਨੰਦ ਮੱਖਣ ਕੀ ਤੂੰ ਛਕਣਾ ਹੈ, ਆਨੰਦ ਮਾਨਣਾ ਹੈ? ਫਿਰ ਇਹ ਆਪਣਾ ਚੁੱਪ ਕਰ ਗਿਆ। ਫਿਰ ਸ਼ੰਭੂ ਨਾਥ ਇਹਦੇ ਵਰਗਾ ਹੀ ਸੀ, ਉਹ ਬੋਲਿਆ ਵੀ ਲੋਕਾਂ ਨੂੰ ਸ਼ਕਤੀ ਦਿਖਾਈ ਹੈ, ਸਾਨੂੰ ਵੀ ਕੋਈ ਦਿਖਾ। ਪਰ ਕਦੇ ਸਾਡੇ ਵਿੱਚ ਕੋਈ ਨਹੀਂ ਹੈ। ਫਿਰ ਕਹਿਣ ਲੱਗੇ, ਨਾ ਜੀ ਆਪਾਂ ਸ਼ਕਤੀ ਦੀ ਪਰਖ ਨਾਲ ਅਜਮੈਸ਼ ਕਰ ਲੈਂਦੇ ਹਾਂ, ਅਸੀਂ ਲੁਕਦੇ ਹਾਂ, ਤੁਸੀਂ ਸਾਨੂੰ ਲੱਭਿਓ, ਅਤੇ ਫਿਰ ਤੁਸੀਂ ਲੁਕਿਓ, ਅਸੀਂ ਲੱਭਾਂਗੇ। ਜੇ ਤਾਂ ਤੁਸਾਂ ਨੇ ਸਾਨੂੰ ਲੱਭ ਲਿਆ, ਅਸੀਂ ਤੁਹਾਨੂੰ ਲੱਭ ਲਿਆ, ਫਿਰ ਸ਼ਕਤੀ ਵਿੱਚ ਇੱਕੋ ਜਿਹੇ। ਜੇ ਸਾਨੂੰ ਤੁਸੀਂ ਨਾ ਲੱਭ ਸਕੇ, ਅਸੀਂ ਤੁਹਾਨੂੰ ਲੱਭਿਆ, ਅਸੀਂ ਤੁਹਾਡੇ ਤੋਂ ਮਹਾਨ ਹੋਵਾਂਗੇ। ਹਰ ਕਹਿੰਦੇ ਵੀ ਚੰਗਾ, ਤੁਸੀਂ ਲੁਕੋ, ਤੁਹਾਡੇ ਵਿੱਚ ਤਾਕਤ ਹੈ, ਆਪਣੀ ਸਿੱਧੀ ਦੇ ਬਲ ਨਾਲ ਕੋਈ ਚੜ੍ਹਦੀ ਤਰਫ ਜਾ ਲੁਕਿਆ, ਕੋਈ ਸ਼ਿਵ ਦੀ ਤਰਫ, ਕੋਈ ਦੱਖਣ ਦੀ ਤਰਫ, ਕੋਈ ਪਹਾੜ ਦੀ ਤਰਫ, ਕੋਈ ਇਹਨਾਂ ਨੁੱਕਰਾਂ ਵਿੱਚ ਜਾ ਲੁਕਿਆ, ਕੋਈ ਹੇਠਾਂ ਪਤਾਲ ਵਿੱਚ, ਕੋਈ ਉੱਪਰੋਂ ਆਕਾਸ਼ਾਂ ਵਿੱਚ ਚਲਿਆ ਗਿਆ। ਹੁਣ ਗੁਰੂ ਮਹਾਰਾਜ ਪਰਮੇਸ਼ਰ ਰੂਪ ਹੈ, ਆਪਣੀ ਕੁਦਰਤ ਦੁਆਰਾ ਜਿਵੇਂ ਬਾਕੀ ਅਨੇਕਾਂ ਰੂਪ ਧਾਰਨ ਕੀਤੇ, ਇਸੇ ਤਰ੍ਹਾਂ ਆਪਣੇ ਅਨੇਕਾਂ ਸਰੂਪ ਧਾਰਨ ਕਰ ਲਏ। ਜਿੰਨੇ ਸਿੱਧ ਨਾਥ ਸੀ ਉਹਨਾਂ ਹੀ ਰੂਪ ਧਾਰਨ ਕਰਕੇ ਜਿੱਥੇ ਕਿਤੇ ਸੀ ਉੱਥੋਂ ਕਦੇ ਮੁੱਛਾਂ ਤੋਂ ਜਾ ਫੜੇ ਅਤੇ ਲਿਆ ਕੇ ਇੱਕ ਜਗ੍ਹਾ ਇਕੱਠੇ ਕਰਦੇ ਹਨ, ਅਤੇ ਬਹੁਤ ਸ਼ਰਮਿੰਦੇ ਹੋਏ ਹੁਣ ਕਿਸੇ ਨੂੰ ਮੁੱਛਾਂ ਤੋਂ ਜਾਂ ਗਿੱਚੀ ਤੋਂ ਫੜ ਲਈਏ ਜਾਂ ਕੰਨ ਤੋਂ ਫੜ ਲਈਏ, ਫਿਰ ਉਹ ਸ਼ਰਮਿੰਦਾ ਹੁੰਦਾ ਹੀ ਹੈ ਨਾ। ਉਹ ਮੁੱਛਾਂ ਤੋਂ ਫੜ ਫੜ ਕੇ ਮਹਾਰਾਜ ਨੇ ਇਕੱਠੇ ਕੀਤੇ, ਸ਼ਰਮਸ਼ਾਰ ਜਿਹੇ ਹੋਏ, ਫਿਰ ਵੀ ਇਹਦੇ ਅੰਦਰੋਂ ਇਹਨਾਂ ਦੇ ਉਹ ਸ਼ਕਤੀ ਦੇ ਬਲ ਕਰਕੇ ਹੰਕਾਰ ਜਾ ਨਹੀਂ ਗਿਆ, ਸਗੋਂ ਮਹਾਰਾਜ ਨੂੰ ਡਰਾਉਣ ਧਮਕਾਉਣ ਵਾਸਤੇ ਕੋਈ ਸੱਪ ਬਣ ਗਿਆ, ਕੋਈ ਸ਼ੇਰ ਬਣ ਗਿਆ, ਕੋਈ ਬਾਘ ਬਣ ਗਿਆ, ਕੋਈ ਹਰਨ ਦੀ ਖਲ ਜੀ ਉਡਾਈ ਫਿਰਦਾ ਆਕਾਸ਼ ਵਿੱਚ, ਕੋਈ ਕੰਧ ਭਜਾਈ ਫਿਰਦਾ ਹੈ। ਇਸ ਤਰ੍ਹਾਂ ਜਦੋਂ ਇਹਨਾਂ ਨੇ ਕਰਿਆ ਕਰਾਇਆ, ਫਿਰ ਮਹਾਰਾਜ ਜੀ ਮੌਜ ਹੈ ਜਦੋਂ ਆਓਗੇ ਸਾਰਿਆਂ ਦੀ ਖੋਖ ਸ਼ਕਤੀ ਖੋਖਣ ਚਲੀ ਹੈ। ਅਤੇ ਫਿਰ ਜਿਵੇਂ ਮਰੀ ਮਾਂ ਵੀ ਹੁੰਦੀ ਨਾ, ਐਂ ਬੈਠੇ ਇਹਨੇ ਮੋਹ ਚੁਣੀ ਗਿਣੀਆਂ ਜੀਆਂ ਪਾਏ, ਕੁਝ ਨਹੀਂ ਸੋਚਦੀ ਪੂਜਣੀ ਭੁੱਲ ਗਈ, ਕਿਉਂਕਿ ਸ਼ਕਤੀ ਦੇ ਬਲ ਨਾਲ ਹੀ ਨੱਚਦੇ ਟੱਪਦੇ ਸੀ। ਉਹ ਮਹਾਰਾਜ ਨੇ ਖੋਖ ਚਲੀ ਹੈ। ਇਸ ਤਰ੍ਹਾਂ ਬਹੁਤ ਹੀ ਫਿਰ ਸ਼ਰਮਸ਼ਾਰ ਜਿਹੇ ਹੋਏ, ਜਿਵੇਂ ਕੋਈ ਰਾਜਾ ਬੰਨਿਆ ਜਾਏ, ਨੂੜ ਲਿਆ ਜਾਵੇ ਸ਼ਪੈਰੀ ਕਰਕੇ, ਉਹਨੂੰ ਗੱਲ ਨਹੀਂ ਆਉਂਦੀ। ਇਸ ਤਰ੍ਹਾਂ ਜਿਹੜੇ ਰਾਜੇ ਮਹਾਰਾਜਾ ਵਰਗੇ ਬਣੇ ਬੈਠੇ ਸੀ, ਉਹ ਹਕੂਮਤ ਰੂਪੀ ਸ਼ਕਤੀ ਰੂਪੀ ਹਕੂਮਤ ਜੀ ਖੋ ਲਈ, ਵੈਸੇ ਬੈਠੇ ਨਿੰਮੋ ਚੁਣੀ ਹੋਏ। ਐਸਾ ਕੁਛ ਦੇਖ ਕੇ ਜਿਹੜੇ ਸਿਆਣੇ ਸਿੱਧ ਸੀ, ਮੰਗਲ ਨਾਥ, ਪਰਸ਼ਰੀ ਨਾਥ, ਪ੍ਰਾਣ ਨਾਥ, ਈਸ਼ਰ ਨਾਥ, ਇਹ ਬਹੁਤ ਖੁਸ਼ ਹੋਏ ਵੀ ਹੁਣ ਇਹਨਾਂ ਇਹ ਠੀਕ ਆਏ ਹਨ, ਇੰਨੇ ਕਿਰਾਏ ਬਿਨਾਂ ਇਹਨਾਂ ਨੂੰ ਮਾੜਾ ਮੋਟਾ ਅਕਲ ਮਤ ਨਹੀਂ ਆਉਣੀ ਸੀ। ਹੋਇਓ ਇਹਨਾਂ ਨੂੰ ਦੇਖ ਦੇਖ ਕੇ ਵੀ ਸ਼ਰਮਸ਼ਾਰ ਹੋਇਆ ਅਤੇ ਹੱਸਦੇ ਹੈ। ਇੱਥੋਂ ਕੁ ਤੱਕ ਆਪਣਾ ਪ੍ਰਸੰਗ ਸੁਣਿਆ ਸੀ, ਹਜੇ ਬਾਕੀ ਰਹਿੰਦਾ ਜਿਹੜਾ ਪ੍ਰਸੰਗ ਹੈ ਸਿੱਧਾਂ ਨਾਥਾਂ ਦਾ ਅੱਜ ਆ ਰਿਹਾ ਹੈ। ਉਹ ਜਿਵੇਂ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਰੇ ਮਨ ਤਜ ਆਲਸ ਸਰਬ। ਹਾਂ, ਕਵੀ ਸੰਤੋਖ ਸਿੰਘ ਜੀ ਆਪਣੇ ਮਨ ਨੂੰ ਸਿੱਖਿਆ ਦਿੰਦੇ ਹੋਏ ਕਹਿੰਦੇ, ਹੇ ਮੇਰੇ ਮਨਾ, ਸੋਚਣਾ ਕਰਕੇ ਜਿਹੜਾ ਆਲਸ ਦਰਜਾ, ਵੀ ਤੜਕੇ ਉੱਠ ਕੇ ਨਾ ਨਹਾਉਣਾ, ਨਾ ਭਜਨ ਸਿਮਰਨ ਕਰਨਾ, ਨਾ ਗੁਰਦੁਆਰੇ ਜਾਣਾ, ਅਲਮੀਆਂ ਤਾਣ ਕੇ 9-10 ਵਜੇ ਤੱਕ ਪਈ ਰਹਿਣਾ, ਇਹ ਪੈਮ ਬੈਠੇ ਹੀ ਅੱਜ ਕੱਲ੍ਹ ਕਹਿੰਦੇ ਵੀ ਚਾਹ ਲਿਆਓ ਫਿਰ ਦੇਖਾਂਗੇ। ਇਹ ਦਲਿਦਰੀ ਲੋਕਾਂ ਦਾ ਹਾਲ ਹੈ। ਆਪਣੇ ਮਨ ਨੂੰ ਕਹਿੰਦੇ, ਹੇ ਮੇਰਾ, ਇਹ ਜਿਹੜਾ ਦਲਿੱਦਰ ਜਾ ਤੂੰ ਜੁਲ ਜਾ, ਲਾ ਦੇ ਪਰੇ ਕਰ ਦੇ ਛੱਡ ਦੇ। ਕਹ ਉਦਮ ਹਰ ਨਾਮ। ਪਰਮੇਸ਼ਰ ਵਾਹਿਗੁਰੂ ਦੇ ਨਾਮ ਜਪਣ ਦਾ ਜਿਹੜਾ ਉਦਮ ਹੈ, ਉਹ ਤੂੰ ਕਹਿੰਦੇ ਗ੍ਰਹਿਣ ਕਰ ਲਾ। ਉਦਮ ਕਰਕੇ ਤੜਕੇ ਉੱਠ ਕੇ ਨਹਾ ਧੋ ਕੇ ਵਾਹਿਗੁਰੂ ਦਾ ਨਾਮ ਜਪਿਆ ਕਰ ਮੇਰੇ ਮਨਾ। ਲੋਕ ਪ੍ਰਲੋਕ ਸਹਾਇ ਹੋਇ। ਭਲਾ ਮਨਾ ਤੂੰ ਆਖੇ ਵੀ ਜੇ ਮੈਂ ਉਦਮ ਕਰਕੇ ਨਾਮ ਜਪਣ ਲੱਗਵਾਂ ਮੈਨੂੰ ਕੀ ਮਿਲੂਗਾ, ਤਾਂ ਮਨੂੰ ਕਹਿੰਦੇ ਇਹ ਨਾਮ ਜਪਿਆ ਨਾ ਉਦਮ ਨਾਲ ਤੜਕੇ ਉੱਠ ਕੇ, ਇਹ ਮੇਰਾ ਮਨਾ ਲੋਕ ਪ੍ਰਲੋਕ ਵੀ ਤੇਰੀ ਸਹਾਇਤਾ ਕਰੇਗਾ। ਹੇ ਪੂਰਹਿ ਸਗਰੇ ਕਾਮ। ਇਸ ਦੁਨੀਆਂ ਵਿੱਚ ਰਹਿੰਦਿਆਂ ਜਿੰਨੇ ਤੇਰੇ ਕੰਮ ਹੈ, ਉਹ ਪਰਮੇਸ਼ਰ ਦਾ ਨਾਮ ਜਪਿਆ ਤੇਰੇ ਪੂਰੇ ਕਰ ਦੇਗਾ, ਸਾਰੇ ਕੰਮ ਜਿਹੜੇ ਤੇਰੇ ਸਿਰੇ ਚਾੜ ਦੇਵੇਗਾ, ਭਾਵ ਕੋਈ ਕੰਮ ਅਧੂਰਾ ਨਹੀਂ ਹੋਊਗਾ, ਸਭ ਪੂਰੇ ਮੁਕੰਮਲ ਹੋ ਜਾਣੇ, ਕੋਈ ਵਿਘਨ ਨਹੀਂ ਹੋਊਗਾ। ਸ੍ਰੀ ਬਾਲਾ ਸੁੰਦਰ ਵਾਚ ਚੌਪਈ, ਸੁਣੀਏ ਸ੍ਰੀ ਤੇਹਣ ਕੁਲ ਦੀਪਾ। ਭਾਈ ਬਾਲਾ ਜੀ ਜੋ ਸੁਨੂਆਂ ਦੇ ਗੋਤ ਵਿੱਚੋਂ ਹਨ, ਉਹ ਬਚਨ ਕਰਦੇ ਹਨ, ਹੇ ਤੇਹਣਾਂ ਦੀ ਕੁਲ ਦੇ ਪ੍ਰਗਤੀ ਪਾਰੂ ਪ੍ਰਕਾਸ਼ ਰੂਪ ਗੁਰੂ ਅੰਗਦ ਸਾਹਿਬ ਮਹਾਰਾਜ ਜੀ। ਅਗਲਾ ਪ੍ਰਸੰਗ ਸੁਣੀਏ ਮੇਰੇ ਪਾਸੋਂ। ਸਿੱਧ ਬੈਠੇ ਸਭ ਗੁਰੂ ਸਮੀਪਾ। ਇਹ ਗੁਰੂ ਅੰਗਦ ਸਾਹਿਬ ਜੀ ਜਿੰਨੇ ਸਿੱਧ ਹੈ, ਗੋਰਖਨਾਲ ਮਛਿੰਦਰ ਆਦਿਕ ਨਾਥ ਸਾਰੇ ਗੁਰੂ ਨਾਨਕ ਸਾਹਿਬ ਜੀ ਦੇ ਸਿਮ ਕੋਲ ਬੈਠੇ ਹਨ। ਜਹਾਂ ਅਜਿੱਤਾ ਕਲਾ ਦਿਖਾਵਤ। ਸਰੋਵਰ ਦੇ ਉੱਪਰ ਚਾਦਰ ਜੀ ਵਿਛਾ ਕੇ ਜਿਵੇਂ ਕੋਈ ਖੁਸ਼ਕ ਧਰਤੀ ਤੇ ਬੈਠ ਜਾਈਦਾ, ਇਸ ਤਰ੍ਹਾਂ ਜਿੱਤਾ ਜਿੱਤਾ ਉਸ ਸਰੋਵਰ ਦੇ ਉੱਪਰ ਚਾਦਰ ਜੀ ਵਿਛਾ ਕੇ ਚੌਂਕੜਾ ਜਿਹਾ ਮਾਰ ਕੇ ਬੈਠਾ ਕਲਾ ਦਿਖਾਉਂਦਾ ਸੀ। ਮ੍ਰਿਤਕ ਬਿਹੰਗਨ ਕੋ ਜੀ ਵਾਵਤ। ਹਨੇਰੀ ਦੇ ਨਾਲ ਕੋਈ ਉਹ ਪੰਛੀ ਮਰ ਗਏ ਸੀ, ਸਾਰਿਆਂ ਨੂੰ ਹੱਥ ਵਿੱਚ ਫੜ ਫੜ ਕੇ ਜਵਾਈ ਜਾਂਦਾ ਸੀ। ਬ੍ਰਿੰਦ ਲੋਕ ਤਹਿ ਪੇਖੈ ਤਮਾਸ਼ਾ। ਉੱਥੇ ਜਿਹੜੇ ਲੋਕ ਹੈ ਮੇਲੇ ਵਿੱਚ ਆਏ, ਉਹ ਜਿਸ ਤਰ੍ਹਾਂ ਜਿੱਤਾ ਚੌਧਰੀਆਂ ਕਰ ਰਿਹਾ ਨਾ, ਫੜ ਫੜ ਕੇ ਜਾਂਦੇ ਕਰ ਰਿਹਾ, ਪੰਛੀਆਂ ਨੂੰ ਉਡਾ ਰਿਹਾ, ਉਧਰ ਕਹਿੰਦੇ ਖੜੋਤੇ ਹੋਏ ਤਮਾਸ਼ਾ ਵੇਖਦੇ ਲੋਕ, ਤਾਂ ਕਿ ਦਿਸ਼ ਦੇਖਿਓ ਸੁਖ ਰਾਸਾ, ਉਸ ਦੀ ਤਰਫ ਸੁਖਾਂ ਦੇ ਖਜ਼ਾਨਾ ਰੂਪ ਗੁਰੂ ਨਾਨਕ ਸਾਹਿਬ ਜੀ ਨੇ ਵੇਖਿਆ ਹੈ। ਪੂਜਨ ਹਿਤ ਪ੍ਰਭ ਬਚਨ ਉਚਾਰੇ, ਪੁੱਛਣ ਵਾਸਤੇ ਪਰਮੇਸ਼ਰ ਸਤਿਗੁਰੂ ਨੇ ਬਚਨ ਕਹੇ ਹੈ। ਕੋ ਹੈ ਇਹ ਜੋ ਮ੍ਰਿਤਕ ਜਵਾਰੇ, ਕਹਿਣ ਲੱਗੇ ਵੀ ਇਹ ਕੌਣ ਆ ਜਿਹੜਾ ਮਰਿਆ ਹੋਇਆ ਪੰਛੀਆਂ ਨੂੰ ਜਵਾ ਕੇ ਉਡਾਈ ਜਾ ਰਿਹਾ ਹੈ। ਨੌਕਾ ਸੰਸਾਰ ਚੀਰ ਡਸਾਇਓ, ਜਿਵੇਂ ਪਾਣੀ ਉੱਪਰ ਨੌਕਾ ਬੇੜੀ ਹੁੰਦੀ ਉਹਦੇ ਸਮਾਨ ਨੇ ਬਸਤਰ ਜਾ ਵਿਛਾਇਆ ਹੋਇਆ, ਤੇ ਪਾਰ ਬੈਠਣ ਨੀਰ ਛੁਆਇਓ, ਉੱਪਰ ਚੌਂਕੜਾ ਮਾਰੀ ਬੈਠਾ ਤੇ ਪਾਣੀ ਇਹਨੂੰ ਛੋ ਨਹੀਂ ਰਿਹਾ ਹੈ। ਕਰਾਮਾਤ ਕਰਕੇ ਦਿਖ ਰਾਵੇ, ਆਪਣੀ ਕਰਾਮਾਤ ਜੀ ਕਹਿੰਦੇ ਲੋਕਾਂ ਨੂੰ ਕਰਕੇ ਦਿਖਾ ਰਿਹਾ ਹੈ। ਲੋਕਨ ਮਹਿਨ ਜਮਾਨ ਵਧਾਵੇ, ਸਿਧਾਨਾਥਾਂ ਵਾਂਗੂ ਆਪਣਾ ਲੋਕਾਂ ਵਿੱਚ ਬੜਾ ਮਾਣ ਸਤਿਕਾਰ ਉਭਾ ਰਿਹਾ ਹੈ। ਮੈਂ ਤਾਕਤ ਵਾਲਾ ਮਰੇ ਜਿਉਂਦੇ ਕਰਦਾ ਹਾਂ, ਸਿੱਧ ਕਹਿਓ ਇਹੋ ਚੇਲਾ ਤੇਰਾ। ਇਹਨੇ ਸਿੱਧਨਾਥ ਮਹਾਰਾਜ ਜੀ ਕੋਲ ਬੈਠੇ ਸੀ, ਉਹਨਾਂ ਨੇ ਤਰਕ ਜੇ ਮਾਰ ਕੇ ਕਿਹਾ ਮਹਾਰਾ ਹੋਰ ਕਿਹੜਾ ਹੋਣਾ, ਤੁਹਾਡਾ ਚੇਲਾ ਚਾਟੜਾ ਹੀ ਹੈ ਚਿੰਤਾ ਚੌਧਰੀ। ਅਬ ਕੇ ਸਮੇਂ ਨਾ ਕੋ ਅਨਹੇਰਾ, ਹੁਣ ਦੇ ਸਮੇਂ ਵਿੱਚ ਹੋਰ ਕੋਈ ਮਾਰਾ ਇਸ ਤਰ੍ਹਾਂ ਦਾ ਕਰਨ ਵਾਲਾ ਕੋਈ ਨੀ ਦੇਖਿਆ ਜਾਂਦਾ ਹੈ। ਕਰਾ ਮਾਤ ਇੱਕ ਸਾਧਨ ਤੁਮਾਰੇ, ਇੱਕੋ ਇੱਕ ਜਿਹੜੀ ਕਰਾ ਮਾਤ ਹੈ ਇਹ ਤਾਂ ਹੁਣ ਤੁਹਾਡੇ ਘਰ ਹੀ ਤੁਹਾਡੇ ਸਿੱਖ ਸੇਵਕਾਂ ਤੁਹਾਡੇ ਚੇਲਿਆਂ ਚਾਟਿਆਂ ਕੋਲ ਰਹਿ ਗਈ ਹੈ। ਜਿਉਂ ਚਾਹਤ ਤਿਉਂ ਦੇਹ ਦਿਖਾ ਰਹੇ, ਤੁਸੀਂ ਚਾਹੁੰਦੇ ਜਾਂ ਤੁਹਾਡੇ ਚੇਲੇ ਵਿੱਚ ਅਰੜੇ ਚਾਹੁੰਦੇ ਉਵੇਂ ਦਿਖਾ ਦਿੰਦੇ ਤੇ ਦਿਖਾਈ ਜਾਂਦੇ ਹੈ। ਇਹ ਦੋਹਰਾ ਪਠਿਓ ਮਨ ਚ ਬੁਲਵਾਏ, ਸਿਧਾਨਾਥਾਂ ਤੋਂ ਤਰਕ ਦਾ ਬਚਨ ਸੁਣ ਕੇ ਮਹਾਰਾਜ ਨੇ ਇੱਕ ਮਨੁੱਖ ਭੇਜ ਕੇ ਜਿੱਤੇ ਚੌਧਰੀ ਨੂੰ ਆਪਣੇ ਕੋਲ ਬੁਲਵਾ ਲਿਆ, ਸਦਵਾ ਲਿਆ ਹੈ। ਦੇਖਿਓ ਤੇਹ ਕੀ ਔਰ, ਜਿੱਤਾ ਰੰਧਾਵਾ ਚੌਧਰੀ ਆ ਗਿਆ, ਮਹਾਰਾਜ ਨੇ ਇਹਦੇ ਵੱਲੀ ਥੋੜਾ ਜਿਹਾ ਤੱਕਿਆ ਹੈ। ਕਰਖ ਲਈ ਸਭ ਸ਼ਕਤ ਜੋ ਕੋਈ ਸੇਵਾ ਕਰਕੇ ਮਹਾਰਾਜ ਦੇ ਚਰਨਾਂ ਵਿੱਚ ਰਹਿ ਕੇ ਕੋਈ ਸ਼ਕਤੀ ਉਹ ਹਾਸਲ ਕੀਤੀ ਸੀ, ਮਹਾਰਾਜ ਨੇ ਉਹ ਵੀ ਇਹਦੀ ਵੀ ਖਿੱਚ ਲਈ ਹੈ। ਰਹਿ ਗਏ ਪਾਛੈ ਖੋਰ, ਬਾਅਦ ਵਿੱਚ ਤਾਂ ਜਿਵੇਂ ਉਹ ਗੰਨੇ ਵਿੱਚ ਰੋ ਜਾ ਨਿਕਾਲ ਜੇ, ਫਿਰ ਫੋਗ ਜਾ ਰਹਿ ਜਾਂਦਾ, ਟੋਕ ਜਿਹੀ ਪੱਛੀ ਜੀ ਰਹਿ ਜਾਂਦੀ ਹੈ। ਇਸ ਤਰ੍ਹਾਂ ਕਹਿੰਦੇ ਖੋਰ ਵਾਂਗੂ ਫੋਗ ਵਾਂਗੂ ਰਹਿ ਗਿਆ ਹੈ। ਚੌਪਈ ਭਇਓ ਦੀਨ ਮਨ ਬੈਠਿਓ ਸੋਏ, ਰੰਧਾਵਿਆ ਵੀ ਮਨ ਵਿੱਚ ਆਈ ਨਵਾਣਾ ਜਿਹਾ ਹੋ ਕੇ ਨੀਵੀਂ ਜੀ ਪਾ ਕੇ ਬੈਠ ਗਿਆ ਹੈ। ਮਨ ਮੁਰਝਾਨੋ ਸ਼ਕਤੇ ਖੋਏ, ਵਿਚਾਰੇ ਦੀ ਸ਼ਕਤੀ ਖੋਈ ਗਈ ਹੈ, ਮਨ ਵਿੱਚ ਮੁਰਝਾ ਗਿਆ ਵੀ ਬਹੁਤ ਮਾੜੀ ਗੱਲ ਹੋਈ ਹੈ। ਜਿਉਂ ਬਣੀਏ ਕੀ ਪੂੰਜੀ ਜਾਏ, ਬਾਲਾ ਜੀ ਕਹਿੰਦੇ ਜਿਵੇਂ ਕਿਸੇ ਬਾਣੀਆਂ ਦੀ ਜਿਹੜੀ ਬਹੁਤੀ ਮਸ ਰਾਸ਼ੀ ਇਕੱਠੀ ਮਾਇਆ ਇਕੱਠੀ ਕੀਤੀ ਉਹ ਚਲੀ ਜਾਵੇ। ਹੋਏ ਕਿਰਪਨ ਬਹੁ ਪੁੰਨ ਪਛਤਾਏ, ਬਹੁਤਾ ਗਰੀਬ ਜਿਹਾ ਹੋ ਕੇ ਫਿਰ ਪਛਤਾਉਂਦਾ ਹੁੰਦਾ ਹੈ, ਬਹੁਤ ਰੋਂਦਾ ਧੁੰਦਾ ਹੁੰਦਾ ਹੈ। ਕਿਤਕ ਕਾਲ ਪੁੰਨ ਸ੍ਰੀ ਗੁਣ ਖਾਨੇ, ਕੁਝ ਕਿਸਮਾਂ ਗੁਣਾਂ ਦੇ ਖਾਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ। ਬੈਠ ਰਹੇ ਕੋ ਕਹਿਤ ਨਾ ਪਾਨੇ, ਆਪ ਜੀ ਬੈਠ ਰਹੇ ਹੈ ਕੋਈ ਬਚਨ ਬਿਲਾਸ ਨਹੀਂ ਕਹਿ ਕਹਾ ਰਿਹਾ ਹੈ। ਦਰਸ਼ ਹੈ ਚੌਹ ਦਰਸ਼ ਹੈ ਨਰ ਨਾਰੀ ਚੌਹ ਪੇਰੇ, ਦਰਸ ਹੈ ਨਰ ਨਾਰੀ ਚੌਹ ਫੇਰੇ। ਇਸ ਤਰ੍ਹਾਂ ਚਾਰ ਸਵੇਰੇ ਜਿਹੜੇ ਮਾਈ ਭਾਈ ਆ ਕੇ ਮਹਾਰਾਜ ਦੇ ਦਰਸ਼ਨ ਕਰ ਰਹੇ ਹਨ। ਇੱਕ ਤਿਖਾਨ ਆਇਓ ਤੇ ਸਵੇਰੇ, ਉਸੇ ਵੇਲੇ ਇੱਕ ਜਿਹੜਾ ਤਰਖਾਣ ਹੈ ਉਹ ਮਹਾਰਾਜ ਦੀ ਹਜ਼ੂਰੀ ਵਿੱਚ ਆ ਪਹੁੰਚਿਆ ਹੈ। ਦਵਾਦਸ ਬਰਖਨ ਕੋ ਸੁੱਤ ਸਾਥਾ, ਇਸ ਤਰਖਾਣ ਦਾ ਇੱਕ 12 ਸਾਲ ਦਾ ਬੱਚਾ ਵੀ ਨਾਲ ਹੀ ਹੈ। ਬੰਦੇ ਚਰਨ ਕਮਲ ਜਗਨਾਥਾ, ਜਗਤ ਦੇ ਮਾਲਕ ਸਤਿਗੁਰੂ ਦੇ ਚਰਨਾ ਕਮਲਾਂ ਤੇ ਦੋਹਾਂ ਨੇ ਮਾਂ ਪੁੱਤਰਾਂ ਨੇ ਮੱਥਾ ਟੇਕਿਆ ਹੈ। ਬਿਨਾਂ ਯੁਕਤ ਪੁੰਨ ਬਚਨ ਉਚਾਰੇ, ਇਸ ਤਰ੍ਹਾਂ ਪਿਤਾ ਪੁੱਤਰ ਨੇ ਮੱਥਾ ਟੇਕਿਆ ਬੇਨਤੀ ਸਹਿਤ, ਫਿਰੇ ਜਿਹੜਾ ਤਰਖਾਣੇ ਨੇ ਬਚਨ ਕਹੇ ਸਤਿਗੁਰੂ ਨੂੰ, ਇੱਕ ਤਾਤ ਪਾ ਸਦਨ ਹਮਾਰੇ, ਇੱਕ ਪੁੱਤਰ ਮਾਰਾ ਸਾਡੇ ਘਰ ਦੇ ਵਿੱਚ ਹੋਇਆ ਹੈ। ਸਤ ਸੰਗਤ ਪ੍ਰਤਾਪ ਉਚੇਰਾ, ਆਦੀ ਜਿਹੜੀ ਸਤ ਸੰਗਤ ਉਹਦਾ ਪ੍ਰਤਾਪ ਬਹੁਤ ਮਹਾਨ ਉੱਚਾ ਹੈ। ਜੀਤ ਰਹਿਓ ਯਾਤ ਸੁਤ ਮੇਰਾ, ਇਸ ਕਰਕੇ ਮਹਾਰਾ ਇਹ ਜਿਹੜਾ ਪੁੱਤਰ ਤੁਹਾਨੂੰ ਮੱਥਾ ਟੇਕ ਕੇ ਬੈਠਾ ਹੈ ਮਹਾਰਾ ਜਿਉਂਦਾ ਰਿਹਾ ਦੁਨੀਆਂ ਵਿੱਚ। ਅਬ ਰਾਵਣ ਕੇ ਚਰਨ ਚੜਾਵਾ, ਮਹਾਰਾ ਹੁਣ ਮੈਂ ਇਹ ਪੁੱਤਰ ਲਿਆ ਕੇ ਆਪ ਜੀ ਦੇ ਚਰਨਾਂ ਤੇ ਚੜਾ ਦਿੱਤਾ, ਤੁਹਾਨੂੰ ਭੇਟਾ ਕਰ ਦਿੱਤਾ ਹੈ। ਤੁਮਨੇ ਦੀਨੋ ਬਹੁਰ ਜਵਾਵਾ, ਤੁਸੀਂ ਇਹ ਪੁੱਤਰ ਦਿੱਤਾ ਸੀ ਫਿਰ ਤੁਸੀਂ ਮਹਾਰਾ ਹੁਣ ਤੱਕ ਇਹਨੂੰ ਜਿਉਂਦਾ ਰੱਖਿਆ ਹੈ। ਗੁਰ ਕਹਿ ਹਮਨ ਜਵਾਇਓ ਕੈਸੇ, ਮਹਾਰਾ ਕਹਿਣ ਲੱਗੇ ਵੀ ਤਰਖਾਣਾ ਸੀ ਤੇਰੇ ਪੁੱਤਰ ਨੂੰ ਵੀ ਕਿਵੇਂ ਜਿਉਂਦਾ ਜਵਾਇਆ ਹੈ। ਕਹਿ ਬਾਡੀ ਸੁਣੀਏ ਪ੍ਰਭ ਜੈਸੇ, ਬਾਡੀ ਲੱਕੜਾਂ ਵੱਢਣ ਵਾਲਾ ਹੈ ਤਰਖਾਣ, ਸਵੇਰੇ ਕਹਿਣ ਲੱਗਿਆ ਹੈ ਮਹਾਰਾ ਸੁਣੋ, ਹਮ ਗ੍ਰਹਿ ਤਾਤ ਹੋਤ ਮਰ ਜਾਵੇ, ਸਾਡੇ ਘਰ ਦੇ ਵਿੱਚ ਬੱਚਾ ਤਾਂ ਪੈਦਾ ਹੋ ਜਾਂਦਾ ਸੀ ਪਰ ਕਦੇ ਕੁਝ ਸਮੇਂ ਤੋਂ ਬੱਚਾ ਮਰ ਮੁਰ ਜਾਂਦਾ ਹੁੰਦਾ ਸੀ। ਸਿੱਧ ਪੀਰ ਬਹੁਤੇਰ ਮਨਾਵੇ, ਮਹਾਰਾ ਵੀ ਬੱਚਾ ਸਾਡਾ ਜਾਂਦਾ ਰੇ ਮਰੇ ਨਾ, ਅਸੀਂ ਬੜੇ ਸਿੱਧਾਂ ਪੀਰਾਂ ਨੂੰ ਮਨਾਉਂਦੇ ਰੇ ਪਰ ਬਚਿਆ ਕੋਈ ਵੀ ਨੀ। ਫੇਰ ਵੀ ਰਾਵਰ ਕੀਰਤ ਸੁਣ ਸੁਖ ਮਨ ਮੈਂ, ਮਹਾਰਾ ਆਪ ਜੀ ਦੀ ਮਹਿਮਾ ਬੜਿਆਈ ਆਪਣੇ ਮਨ ਵਿੱਚ ਸੁਣ ਕੇ ਅਸੀਂ ਸੁਖ ਸੁਖਣਾ ਸੁਖ ਲਈ ਵੀ ਜੇ ਬੱਚਾ ਜਾਂਦਾ ਰਹੇ ਮਹਾਰਾ ਨੂੰ ਚੜਾ ਦਿਆਂਗੇ। ਸੁਭਨ ਜੀ ਸੌਂਪਿਓ ਪ੍ਰਭ ਗੁਣ ਮੈਂ, ਇਸ ਤਰ੍ਹਾਂ ਮਹਾਰਾਜ ਵੀ ਜਿਹੜਾ ਪੁੱਤਰ ਹੈ ਅਸੀਂ ਜੀ ਜਿਉਂਦਾ ਰਹੇ ਜਿਉਂਦਿਆਂ ਹੀ ਸੌਂਪਦੇ ਆ ਪ੍ਰਭੂ ਵਿੱਚ ਗੁਣ। ਇਹ ਪ੍ਰਭੂ ਮਹਾਰਾਜ ਗੁਣ ਕੇ ਵਿਚਾਰ ਕੇ ਵੀ ਪੁੱਤਰ ਸਾਡਾ ਜਿਉਂਦਾ ਰਹੇ ਇਉਂ ਵਿਚਾਰ ਕੇ ਤੁਹਾਨੂੰ ਮਹਾਰਾ ਅਸੀਂ ਸੌਂਪ ਦਿੱਤਾ ਸੀ। ਜੀਵਤ ਰਹਿਓ ਲਓ ਅਬ ਗੁਰ ਜੀ, ਤੁਹਾਡਾ ਮਹਾਰਾ ਸੁਖਣਾ ਸੁੱਖ ਕੇ ਹੁਣ ਤੱਕ ਪੁੱਤਰ ਜਾਂਦਾ ਰਿਹਾ ਤੇ ਹੁਣ ਮਹਾਰਾ ਇਹ ਵੱਡਾ ਹੋ ਗਿਆ 12 ਕੁ ਸਾਲ ਦਾ, ਤੁਸੀਂ ਇਹਨੂੰ ਮਹਾਰਾ ਸੰਭਾਲ ਲਓ ਆਪਣੇ ਕੋਲ ਲੈ ਲਓ ਆਪਣੇ ਕੋਲ ਰੱਖ ਲਓ ਜੀ। ਕਾਲ ਅੰਤ ਕਾ ਇਸ ਤੁਮ ਮਰਜੀ, ਅੰਤ ਦਾ ਜਿਹੜਾ ਸਮਾਂ ਹੈ ਨਾ ਇਹ ਮਹਾਰਾ ਹੁਣ ਤੁਹਾਡੀ ਮਰਜ਼ੀ ਤੇ ਹੈ, ਤੁਸੀਂ ਭਾਵੇਂ ਇਹਨੂੰ ਜਿਉਂਦਾ ਰੱਖੋ ਭਾਵੇਂ ਤੁਹਾਡੇ ਸੁਣਦੇ ਮਰ ਮਰ ਜਾਵੇ, ਸਾਨੂੰ ਕੋਈ ਫਿਕਰ ਵਾਕਾ ਨਹੀਂ ਹੁਣ ਇਹ ਤੁਹਾਡਾ ਹੈ, ਭਾਵੇਂ ਜਿਉਂਦਾ ਰੱਖੋ ਭਾਵੇਂ ਮਾਰੋ। ਦੇਖ ਕੇ ਬਚਨ ਸੁਣੇ ਜਗ ਸਾਏ, ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਨੇ ਜਿਸ ਵੇਲੇ ਉਸਦੇ ਬਚਨ ਸੁਣੇ ਆ ਵੀ ਇਹ ਬੱਚਾ ਸਾਨੂੰ ਸੁਖ ਸੁਖਣਾ ਸੁੱਕੀ ਤੇ ਹੁਣ ਚੜਾ ਦਿੱਤਾ ਹੈ। ਕਰਵਾਏ ਕਾਸ਼ਟ ਇੱਕ ਥਾਏ, ਉਸ ਵੇਲੇ ਕਹਿ ਕੇ ਜਿਹੜੀਆਂ ਲੱਕੜਾਂ ਜਿਹੀਆਂ ਇੱਕ ਜਗ੍ਹਾ ਬਹੁਤੀਆਂ ਇਕੱਠੀਆਂ ਜਿਹੀਆਂ ਕਰਵਾਈਆਂ, ਢੇਰ ਜਿਹਾ ਲਗਵਾਇਆ ਹੈ। ਪਾਵਕ ਫੂਕੀ ਬਚਨ ਉਚਾਰਾ, ਅੱਗ ਫੂਕੀ ਕੇ ਬਾਲ ਦਿੱਤੀ ਮਚਾ ਦਿੱਤੀ ਹੈ ਤੇ ਜਦੋਂ ਅੱਗ ਬਚਨ ਬਚ ਪਈ ਲਾਟਾਂ ਜਿਹੀਆਂ ਕੱਢਣ ਲੱਗੀ ਤੇ ਫਿਰ ਸਤਿਗੁਰੂ ਜੀ ਨੇ ਬਚਨ ਕਿਹਾ, ਬਾਰਕ ਜਾ ਅਗਨ ਮਝਾਰਾ, ਵੀ ਬੱਚੇ ਤੂੰ ਹੁਣ ਸਾਡਾ ਹੋ ਗਿਆ ਸਾਨੂੰ ਚੜਾਇਆ ਹੋਇਆ ਤੇ ਅੱਗ ਬਲ ਪਈ ਹੈ ਤੂੰ ਇਹਦੇ ਵਿੱਚ ਚਲਾ ਜਾ, ਛਾਲ ਮਾਰ ਕੇ ਵਿੱਚ ਬਹਿ ਜਾ। ਸੁਰਠਾ ਤੇ ਬਾਰਕ ਕੋ ਨਾਏ, ਤੇ ਉਹ ਬੱਚੇ ਦਾ ਜਿਹੜਾ ਨਾਮ ਹੈ ਸੰਗਤੀਆ ਪਿਤਨੇ ਧਰਿਓ, ਪਿਤਾ ਨੇ ਕਹਿੰਦੇ ਉਹਦਾ ਨਾਂ ਸੰਗਤੀਆ ਰੱਖਿਆ ਸੀ ਵੀ ਇਹ ਗੁਰੂ ਕੀ ਸਖ ਸੰਗਤ ਦਾ ਹੀ ਹੈ, ਬੱਚਾ ਸਾਰੀ ਜ਼ਿੰਦਗੀ ਸੰਗਤ ਵਿੱਚ ਹੀ ਰਹੂਗਾ। ਨਰ ਨਾਰੀ ਬਿਸਮਾਏ, ਇੰਨੇ ਮਾਈ ਭਾਈ ਉੱਥੇ ਬੈਠੇ ਨੇ ਬੜੇ ਚਰਜੇ ਹੋ ਗਏ। ਲਖੀ ਨ ਗੁਰਗਤ ਜਾਵਈ, ਗੁਰੂ ਨਾਨਕ ਸਾਹਿਬ ਦੀ ਜਿਹੜੀ ਰੀਤੀ ਮਰਜ਼ਾਦਾ ਜਾਣੀ ਨੀ ਜਾਂਦੀ ਹੈ। ਦੋਹਰਾ ਇੱਕ ਤਿਖਾਨ ਕੋ ਤਾਤ ਹੈ, ਵੇਖ ਲੋ ਇੱਕੋ ਇੱਕ ਵਿਚਾਰੇ ਤਰਖਾਣ ਦਾ ਪੁੱਤਰ ਹੈ ਸੀ, ਆਨ ਚੜਾਇਓ ਸੋਏ, ਉਹਨੇ ਘਰੋਂ ਲਿਆ ਕੇ ਪਾਲ ਪੋਸ ਕੇ 12 ਸਾਲ ਦਾ ਕਰਕੇ ਮਾਰਨ ਨੂੰ ਲਿਆ ਕੇ ਚੜਾ ਦਿੱਤਾ। ਪਾਵਕ ਮਹਿਤੇ ਪਾਵਈ, ਵੇਖ ਲੋ ਮਹਾਰਾਜ ਕਹਿੰਦੇ ਅੱਗ ਵਿੱਚ ਉਹਨੂੰ ਪਾਉਣਾ ਚਾਹੁੰਦੇ, ਅੱਗ ਵੀ ਸਾੜਨਾ ਚਾਹੁੰਦੇ। ਅਤ ਅਚਰਜ ਇਹ ਹੋਏ, ਚਰਜ ਦੀ ਗੱਲ ਹੀ ਹੋ ਰਹੀ ਹੈ ਵੀ ਉਹ ਪਾਲ ਪੋਸ ਕੇ ਲਿਆ ਚੜਾਇਆ ਤੇ ਮਹਾਰਾ ਕਹਿੰਦੇ ਵੀ ਤੂੰ ਛਾਲ ਮਾਰ ਕੇ ਵਿੱਚ ਬੈਠ, ਜਿਉਂ ਦਾ ਸਾੜਿਆ ਚਾਹੁੰਦੇ ਚੌਪਈ ਸਿਸਕੋ ਆਇਸ ਦੀਨੀ ਜਬ ਹੀ ਇਹਦਾ ਨਾਂ ਸੰਗਤੀਆ ਰੱਖਿਆ ਸੀ ਮਹਾਰਾਜ ਨੇ ਕਿਹਾ ਵੀ ਸੰਗਤੀਆ ਉੱਠ ਤੇ ਛਾਲ ਮਾਰ ਕੇ ਅਗਨੀ ਵੀ ਚਲਾ ਜਾ ਬਹਿ ਜਾ ਜਦੋਂ ਆਗਿਆ ਦਿੱਤੀ ਇਸ ਨੂੰ ਸਿੱਧ ਨਾਰ ਨਰ ਦੇਖਾ ਸਭ ਹੀ ਇਹਨੇ ਸਿੱਧ ਉਹ ਵੀ ਬੈਠੇ ਵੇਖ ਰਿਹਾ ਹੋਰ ਜਿਹੜੇ ਇਸਤਰੀ ਪੁਰਸ਼ ਮੇਲੇ ਵਿੱਚ ਆਏ ਉਹ ਵੀ ਬੈਠੇ ਹੋਏ ਵੇਖ ਰਹੇ ਹਿਰਦੈ ਨ ਡੋਲਿਓ ਰਾਖੀ ਧੀਰ ਜਿਹੜਾ ਕਹਿੰਦੇ ਪੁੱਤਰ ਹੈ ਉਹ ਸੰਗਤੀ ਹੈ ਉਹਨੇ ਕੋਈ ਡੋਲਣਾ ਨੀ ਕੀਤਾ ਸਗੋਂ ਧੀਰ ਜੀ ਰੱਖਿਆ ਹੌਸਲਾ ਰੱਖਿਆ ਪਾਵਕ ਕੀ ਕੁਛ ਗਨੀ ਨ ਪੀ ਅੱਗ ਹੁਣ ਬਲ ਰਹੀ ਹੈ ਲੱਟ ਲੱਟ ਇਹਦੇ ਵਿੱਚ ਮੈਂ ਪੜ ਜਾਊਂਗਾ ਬੜੀ ਤਕਲੀਫ ਸਰਮ ਵਿੱਚੋਂ ਕੋਈ ਉਹਨੇ ਪੀੜਾ ਤਕਲੀਫ ਸਮਝੀ ਜਾਣੀ ਹੀ ਨਹੀਂ ਤੁਹਾਡਾ ਸਬਰਖਨ ਬੈਸ ਕੁਮਾਰ ਭਾਵੇਂ 12 ਸਾਲਾਂ ਦੀ ਉਮਰ ਦਾ ਹੈ ਕੁਮਾਰ ਅਵਸਥਾ ਇਸ ਦੀ ਬੱਚੇ ਦੀ ਮਾਰ ਛਾੜਗਾ ਅਗਨ ਮਜਾਰਾ ਨਾਨਕ ਦੀ ਆਗਿਆ ਨਾਲ ਕਹਿੰਦੇ ਛਾਲ ਮਾਰ ਕੇ ਅਗਨੀ ਵਿੱਚ ਚਲਾ ਗਿਆ ਬੈਠ ਨਾਨਕ ਸਿਓ ਧਰ ਉਰ ਧੀਰਾ ਉੱਪਰ ਚੌਂਕੜਾ ਜਾ ਮਾਰ ਕੇ ਬੈਠ ਗਿਆ ਧੀਰ ਧਾਰਿਆ ਬਿਲਕੁਲ ਹੀ ਨਿਕਲਿਆ ਹੀ ਨੀ ਅੱਗ ਤੋਂ ਪਾਵਕ ਤੇਜ ਨਾ ਛੋਇਓ ਸਰੀਰਾ ਮਹਾਰਾਜ ਦੀ ਕਲਾ ਐਸੀ ਵਰਤੀ ਅਗਨੀ ਦਾ ਜਿਹੜਾ ਤੇਜ ਹੈ ਸੇਕ ਹੈ ਇਹਨੂੰ ਕਿਸੇ ਤਰ੍ਹਾਂ ਸ਼ੋਭ ਹੋ ਨਹੀਂ ਸਕਿਆ ਸਵਾ ਜਾਮ ਬੈਠਿਓ ਜਬ ਰਹੇ ਹੋ ਸਵਾ ਪੈਰ ਇਸ ਤਰ੍ਹਾਂ 3.5 ਘੰਟੇ ਤੋਂ ਵੱਧ ਸਮਾਂ ਇਹ ਬੈਠਾ ਰਿਹਾ ਹੈ ਸਭ ਨੇ ਦੇਖ ਅਚਰਜ ਉਰ ਲਹਿਓ ਸਾਰਿਆਂ ਨੇ ਦੇਖ ਦੇਖ ਕੇ ਹਿਰਦੇ ਵਿੱਚ ਬੜਾ ਅਚਰਜ ਪੁਣਾ ਜਾ ਲਿਆ ਵੀ ਦੇਖੋ ਅੱਗ ਵਿੱਚ ਬੱਚਾ ਬੈਠਾ ਹੈ ਮਹਾਰਾਜ ਦੇ ਹੁਕਮ ਨਾਲ ਤੇ ਅੱਗ ਤਾਂ ਸਾੜ ਮਚਾ ਦਿੰਦੀ ਇਹ ਮੌਜ ਨਾਲ ਬੈਠਾ ਹੈ ਖੁਸ਼ ਹੋਇਆ ਬਹੁਤ ਚਰਜ ਹੋ ਰਹੇ ਹਨ ਪਰਮ ਪ੍ਰਸਿੱਧ ਭਏ ਗੁਣ ਖਾਨੇ ਇਧਰ ਗੁਰੂ ਨਾਨਕ ਸਾਹਿਬ ਜੀ ਵੀ ਬੱਚੇ ਨੇ ਆਗਿਆ ਮੰਨੀ ਹੈ ਤੇ ਅੱਗ ਵਿੱਚ ਜਾ ਬੈਠਾ ਹੈ ਬਹੁਤ ਪ੍ਰਸੰਨ ਹੋ ਗਏ ਕਰਨ ਕਰਤਾਰਥ ਉਚਰੀ ਬਾਨੇ ਇਹਨੂੰ ਨਿਹਾਲ ਕਰਨ ਵਾਸਤੇ ਸਫਲ ਕਰਨ ਵਾਸਤੇ ਸਤਿਗੁਰਾਂ ਨੇ ਉਹ ਬਚਨ ਬਾਣੀ ਕਿਹਾ ਬੱਚੇ ਨੂੰ ਦੋਹਰਾ ਜਨਮ ਮਰਨ ਤੇ ਰਹਿਤ ਭਾ ਸੰਗਤੀ ਆ ਬੱਚੇ ਤੂੰ ਹੁਣ ਜਨਮ ਮਰਨ ਤੇ ਦੁੱਖ ਤੋਂ ਰਹਿਤ ਹੋ ਗਿਆ ਹੈ ਟੁੱਟ ਗਏ ਜਮ ਜਾਲ ਜਮਾਂ ਦੇ ਜਾਲ ਫਾਹੇ ਸੀ ਉਹ ਵੀ ਤੂੰ ਟੁੱਟ ਗਏ ਆ ਤੂੰ ਜਮਾਂ ਦੇ ਜਾਲ ਵਿੱਚ ਫਾਹੇ ਵਿੱਚ ਨਹੀਂ ਫਸੇਗਾ ਨਿਕ ਸਹੋ ਆਵਾ ਹੋ ਵਹਿਰ ਕੋ ਵੀ ਬੱਚੇ ਹੁਣ ਤੂੰ ਨਿਕਲ ਕੇ ਅੱਗ ਤੋਂ ਬਾਹਰ ਆ ਜਾ ਆਪ ਤੇ ਸਦਾ ਨਿਹਾਲ ਤੂੰ ਲੈ ਕੇ ਸਦਾ ਹੀ ਤੂੰ ਦੁੱਖਾਂ ਤੋਂ ਰਹਿਤ ਹੋ ਗਿਆ ਤੇ ਰਹੇਗਾ ਚੌਪਈ ਸੁਣ ਤਿਓ ਸਿਸਕੇ ਖੁੱਲੇ ਕਪਾਟਾ ਮਹਾਰਾਜ ਦੇ ਬਚਨ ਸੁਣ ਕੇ ਜਿਹੜੇ ਬੱਚੇ ਦੇ ਕਪਾਟ ਸੀ ਉਹ 5 ਪਰਦਿਆਂ ਦੇ ਤਖਤੇ ਸੀ ਖੁੱਲ ਖੁੱਲ ਗਏ ਦ੍ਵੈਤ ਭਰਮ ਕੇ ਸੰਕੁਰ ਕਾਟਾ ਦ੍ਵੈਤ ਦੇ ਤੇ ਭਰਮ ਦੇ ਜਿਹੜੇ ਸੰਗਲ ਜੇ ਸੀ ਕੁੰਡੇ ਜੇ ਕੱਟੇ ਵੱਡੇ ਗਏ ਦਿਵ ਦ੍ਰਿਸ਼ਟ ਹੋਈ ਤ੍ਰੈ ਲੋਕਾਂ ਤਿੰਨਾਂ ਲੋਕਾਂ ਵਿੱਚ ਕੀ ਕੁਝ ਹੋ ਰਿਹਾ ਹੈ ਪਿੱਠ ਪਿੱਛੇ ਅੱਗੇ ਗੋਤਰੂ ਵਿੱਚ ਕੀ ਹੋ ਰਿਹਾ ਦੂਰ ਕੀ ਹੋ ਰਿਹਾ ਉਹ ਦਿਵ ਦ੍ਰਿਸ਼ਟੀ ਹੋ ਗਈ ਹੈ ਭਾਵ ਸਭ ਪਾਸੇ ਜੋ ਕਿਸ਼ੋਰਿਆਂ ਨੂੰ ਦੇਖਣ ਵਾਲੀ ਨਜ਼ਰ ਹੋਏ ਆਈ ਹੈ ਜਨਮ ਮਰਨ ਕੇ ਚੂਕੇ ਸੋਕੰ ਆ ਜਿਹੜਾ ਕੋਈ ਜਨਮ ਲੈ ਕੇ ਮਰਨਾ ਸੀ ਇਹ ਸਾਰੇ ਸ਼ੋਕ ਜੇ ਬੱਚੇ ਦੇ ਚੁੱਕੇ ਗਏ ਸ੍ਰੀ ਗੁਰ ਕਹੇ ਜਾਚ ਜੋ ਚਾਹੀ ਗੁਰੂ ਮਹਾਰਾਜ ਕਹਿੰਦੇ ਲੈ ਵੀ ਬੱਚੇ ਜੋ ਚਾਹਨਾ ਹੈ ਉਹ ਸਾਡੇ ਕੋਲੋਂ ਅੱਜ ਤੂੰ ਮੰਗ ਲੈ ਦੇਵੋ ਸੋ ਅਬ ਬਿਲ ਮੰਗ ਨਾਹੀ ਦੇਰੀ ਨੀ ਲਾਵਾਂਗੇ ਹੁਣੇ ਤੈਨੂੰ ਬੱਚੇ ਉਹੀ ਦੇ ਦੇਵਾਂਗੇ ਮੰਗਣ ਅਨੁਸਾਰ ਹੱਥ ਬੰਦ ਬੋਲਿਓ ਸਿਸ ਤਬ ਹੀ ਸਵੇਰੇ ਸੰਗਤੀਆ ਨਾਮ ਦਾ ਬੱਚਾ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਇਉਂ ਬੋਲੇ ਤੁਮਰੇ ਨਿਕਟ ਸਿੱਧ ਜੇ ਸਭ ਹੀ ਮਹਾਰਾਜ ਤੁਹਾਡੇ ਕੋਲ ਜਿੰਨੇ ਆ ਸਿੱਧ ਨਾਟ ਬੈਠੇ ਆ ਨਾ ਸ਼ਕਤੀਆਂ ਜੀਆਂ ਖੁਹਾ ਕੇ ਦੋਹਰਾ ਇਨਕੋ ਇਨਕੀ ਸ਼ਕਤ ਜੋ ਜਿੰਨੇ ਸਿੱਧ ਇਹਨਾਂ ਦੀਆਂ ਜਿਹੜੀਆਂ ਰਿਧੀਆਂ ਸਿੱਧੀਆਂ ਤਾਕਤਾਂ ਜੀਆਂ ਹਨ ਤੀਜਾ ਕਿਰਪਾ ਆਵਾਸ ਇਹ ਕਿਰਪਾ ਦੇ ਕਰ ਸਤਿਗੁਰ ਇਹਨਾਂ ਨੂੰ ਵਾਪਸ ਕਰ ਦੇਈਏ ਔਰ ਅਜਿੱਤਾ ਦੀਨ ਹੋਏ ਬਾਕੀ ਮਹਾਰਾਜ ਜਿਹੜਾ ਪੱਖੋ ਕੇ ਅਜਿੱਤਾ ਰੰਧਾਵਾ ਚੌਧਰੀ ਇਹ ਵੀ ਵਿਚਾਰਾ ਨਿੰਮੋ ਝੂਣਾ ਉਪਰਾਮ ਜਾ ਹੋਇਆ ਬੈਠਾ ਛੂਛੇ ਭਏ ਉਦਾਸ ਇਹ ਜਿੱਤੇ ਰੰਧਾਵੇ ਸਮੇਤ ਮਹਾਰਾਜ ਸਾਰੇ ਸਿੱਧ ਬਹੁਤ ਸ਼ਕਤੀ ਤੋਂ ਖਾਲੀ ਹੋਏ ਪਰਾਮਜੇ ਹੋਏ ਬੈਠੇ ਹਨ। ਚੌਪਈ ਚਿੰਤਾ ਤੁਰ ਹੋਇ ਕੈ ਸਭ ਬੈਸੇ, ਦੇਖੋ ਸਾਰੇ ਚਿੰਤਾ ਵਿੱਚ ਵਿਆਕਲ ਜੇ ਹੋਏ ਬੈਠੇ ਹਨ। ਕਿਰਪਾ ਨ ਖੋਏ ਦਰਬ ਕੋ ਜੈਸੇ, ਜਿਵੇਂ ਕੰਜੂਸ ਪੁਰਸ਼ ਦਾ ਧਨ ਜਾ ਖੋਇਆ ਜਾਵੇ, ਕੋਈ ਲੈ ਜਾਏ ਲੁੱਟ ਪੁੱਟ ਕੇ। ਸ੍ਰੀ ਗੁਰ ਕਹਿਓ ਸ਼ਕਤ ਦੇ ਖਰਾਬ, ਗੁਰੂ ਮਹਾਰਾਜ ਕਹਿੰਦੇ ਵੀ ਬੱਚੇ ਸੰਗਤੀਆ ਇਹ ਜਿਹੜੇ ਸਿੱਧ ਨਾਲ ਚੌਧਰੀ ਜੀ ਹੁਣੇ ਸ਼ਕਤੀਆਂ ਦਿਖਾਉਂਦੇ ਸੀ। ਦੰਬ ਕਰੈ ਨਿਜ ਮਾਨ ਵਧਾਵੈ, ਪਖੰਡ ਜਾ ਕਰਕੇ ਲੋਕਾਂ ਵਿੱਚ ਆਪਣਾ ਮਾਨ ਸਤਿਕਾਰ ਵਧਾਉਂਦੇ ਸੀ। ਦੇਨੀ ਉਚਿਤ ਅਬੈ ਨਹਿ ਇਨਕੋ, ਇਸ ਕਰਕੇ ਨਾ ਸਿੱਧਾ ਨਾਥਾਂ ਨੂੰ ਨਾ ਜਿੱਥੇ ਰਧਾਵੇ ਚੌਧਰੀ ਨੂੰ ਸ਼ਕਤੀ ਦੇਣੀ ਤਾਂ ਹੁਣ ਯੋਗ ਹੈ ਨਹੀਂ ਹੈ। ਮਾਨ ਵਿਖੈ ਮਨ ਬੂਡਿਓ ਜਿਨਕੋ, ਜਿਨ੍ਹਾਂ ਦਾ ਮਾਨ ਹੰਕਾਰ ਵਿੱਚ ਮਨ ਡੁੱਬਿਆ ਪਿਆ ਤੇਰੋ ਕਹਿਓ ਨਾ ਮੋਰੈ ਹੈ ਕੈਸੇ, ਚੰਗਾ ਵੀ ਬੱਚੇ ਸੰਗਤੀ ਤੇਰਾ ਕਿਹਾ ਬਚਨ ਹੋਇਆ ਕਿਸੇ ਤਰ੍ਹਾਂ ਸੀ ਨਹੀਂ ਮੋੜਦੇ ਹਾਂ। ਉਤੇ ਅਗਾਰੀ ਹੋਏ ਅਬ ਤੈਸੇ, ਚੰਗਾ ਵੀ ਬੱਚੇ ਜਿਵੇਂ ਪਹਿਲਾਂ ਇਹ ਸ਼ਕਤੀਆਂ ਸਵਨ ਸੀ ਗੋਰਖ ਨਾਲ ਸਿੱਧ ਵਰਗੇ ਜਿੱਥੇ ਰੰਧਾਵੇ ਵਰਗੇ, ਉਸੇ ਤਰ੍ਹਾਂ ਵੀ ਹੁਣ ਹੋ ਜਾਣਗੇ, ਉਸੇ ਤਰ੍ਹਾਂ ਸ਼ਕਤੀਆਂ ਇਹਨਾਂ ਦੇ ਕੋਲ ਆ ਜਾਣਗੀਆਂ। ਸਿੱਧਾ ਨਿਯੁਤ ਅਚਰਜ ਨਰ ਨਾਰੀ, ਉਧਰ ਸਿੱਧਾਂ ਦੇ ਸਵੇਰ ਜਿੰਨੇ ਮੇਲੇ ਵਿੱਚ ਮਾਏ ਮਾਈ ਭਾਈ ਬੜੇ ਚਰਜ ਹੈ। ਇਹ ਬਾਰਿਕ ਬਹੁ ਪਰ ਉਪਕਾਰ, ਇਹ ਬੱਚਾ ਹੈ ਤਾਂ 12 ਸਾਲ ਦਾ ਛੋਟਾ ਜਾ ਤੇ ਹੈ ਬਹੁਤ ਵੱਡਾ ਪਰਪਕਾਰੀ। ਬੈਸੋ ਅਲਪ ਮਹਿਮਾ ਅਧਿਕਾਏ, ਛੋਟੀ ਜੀ ਉਮਰ ਹੈ, ਇਹਦੀ ਮਹਿਮਾ ਤਾਂ ਬੜੀ ਮਹਾਨ। ਸਿੱਧ ਸਰਬ ਲੀਨੇ ਬਖਸ਼ਾਏ, ਗੁਰੂ ਨਾਨਕ ਸਾਹਿਬ ਜੀ ਅੱਗੇ ਬੇਨਤੀ ਕਰਕੇ ਅੱਗੇ ਵਿੱਚ ਰਹਿ ਕੇ ਸਾਰੇ ਸਿੱਧਾਂ ਨੂੰ ਇਹਨੇ ਬਖਸ਼ਾ ਲਿਆ ਹੈ। ਦੋਹਰਾ ਭਈ ਸਭਨ ਮਹਿ ਸ਼ਕਤ ਪੁਨ, ਹਾਂ ਬੇਨਤੀ ਕਰਨ ਤੋਂ ਸਾਰਿਆਂ ਸਿੱਧਾਂ ਵਿੱਚ ਫਿਰ ਸ਼ਕਤੀ ਹੋਏ ਆਈ ਹੈ। ਰਹੇ ਹਿਰਦੇ ਹਰ ਖਾਏ, ਆਪੋ ਆਪਣੀਆਂ ਸ਼ਕਤੀਆਂ ਪ੍ਰਾਪਤ ਕਰਕੇ ਸਾਰੇ ਹਿਰਦਿਆਂ ਵਿੱਚ ਖੁਸ਼ ਹੋ ਰਹੇ ਸਿੱਧ ਨਾਥ। ਧੰਨ ਧੰਨ ਸ੍ਰੀ ਗੁਰ ਤੁਸੀਂ, ਫਿਰ ਕਹਿੰਦੇ ਹੇ ਗੁਰੂ ਨਾਨਕ ਸਾਹਿਬ ਤੁਸੀਂ ਧੰਨ ਹੋ, ਤੁਸੀਂ ਧੰਨ ਹੋ ਜੀ। ਮਹਿਮਾ ਕਹੀ ਨ ਜਾਏ ਜੀ, ਮਹਾਰਾ ਮਹਾਨ ਬ੍ਰਹਮਾ ਜਿਹੜੀ ਬੜਿਆਈ ਉਹ ਸਾਥੋਂ ਆਖੀ ਨੀ ਜਾ ਸਕਦੀ, ਬਿਆਨ ਨੀ ਹੋ ਸਕਦੀ ਹੈ। ਚੌਪਈ ਸਿੱਖੀ ਧੰਨ ਧੰਨ ਸਿੱਖ ਤੇਰੇ, ਮਹਾਰਾ ਤੁਹਾਡੀ ਸਿੱਖੀ ਵੀ ਧੰਨਤਾ ਯੋਗ, ਸਿੱਖੀ ਨੂੰ ਧਾਰਨ ਵਾਲੇ ਤੁਹਾਡੇ ਜਿਹੜੇ ਸਿੱਖ ਉਹ ਵੀ ਧੰਨੀ ਹੈ। ਪਰ ਉਪਕਾਰ ਕਰਹਿ ਦੁਖ ਹੇਰੇ, ਦੇਖੋ ਕਿਸੇ ਨੂੰ ਦੁਖੀ ਦੇਖ ਕੇ ਤੇ ਉਹਦੇ ਤੇ ਪਰਉਪਕਾਰ ਕਰਦੇ ਤੁਹਾਡੇ ਸਿੱਖ। ਅਸ ਕਹਿ ਸਿੱਧਨ ਗਰਭ ਗਵਾਇਓ, ਇਸ ਤਰ੍ਹਾਂ ਦੇ ਬਚਨ ਕਹਿ ਕੇ ਜਿਹੜੇ ਸਿੱਧ ਹੰਕਾਰੀ ਹੋਏ ਬੈਠੇ ਸੀ ਉਹਨਾਂ ਨੇ ਹੰਕਾਰ ਗਵਾ ਦਿੱਤਾ, ਖਤਮ ਕਰ ਛੱਡ ਦਿੱਤਾ ਹੈ। ਬਹੁਰੋ ਨਾ ਸ੍ਰੀ ਗੁਰ ਨਿਕਟ ਜਨਾਇਓ, ਮੁੜ ਕੇ ਕਦੇ ਹੰਕਾਰ ਨਾਲ ਆਪਣੇ ਆਪ ਨੂੰ ਸਿੱਧਾਂ ਨੇ ਜਨਾਇਆ ਨਹੀਂ ਵੀ ਅਸੀਂ ਇਸ ਤਰ੍ਹਾਂ ਦੇ ਹੈਗੇ ਹਾਂ ਮਹਾਨ। ਭਈ ਸ਼ਾਂਤ ਦੁਰਮਤ ਸਭ ਨਾਸ਼ੀ, ਸਿੱਧਾਂ ਦੇ ਹਿਰਦੇ ਵਿੱਚ ਸ਼ਾਂਤੀ ਹੋਇਆ, ਜਿਹੜੀ ਖੋਟੀ ਮਰਸੀ ਸਾਰੀ ਖਤਮ ਹੋ ਗਈ। ਕਹਿ ਪੁਰਖ ਤੁਮਕੋ ਅਵਨਾਸੀ, ਜਿੱਥੇ ਹਰੇ ਮਾਈ ਮੁੰਡਾ ਕਹਿੰਦੇ ਸੀ ਉਸੇ ਕਹਿਣ ਲੱਗ ਪਏ ਵੀ ਤੁਸੀਂ ਤਾਂ ਮਹਾਰਾ ਬੜ ਬਹੁਤ ਚੰਗੇ ਅਵਨਾਸ਼ੀ ਸਰੂਪ ਪਰਮੇਸ਼ਰ ਦਾ ਸਰੂਪ ਹੋ ਜੀ। ਉਸਤਤ ਕਰਕੇ ਅਨੇਕ ਪ੍ਰਕਾਰ, ਅਨੇਕਾਂ ਢੰਗਾਂ ਦੇ ਬਚਨ ਕਹਿ ਕੇ ਉਸਤੀ ਕਰ ਕਰਕੇ, ਉਨ ਬੂਜਨ ਹਿਤ ਬਚਨ ਉਚਾਰਾ, ਇਹ ਸਤਿਗੁਰੂ ਨੇ ਪੁੱਛਣ ਵਾਸਤੇ ਸਿੱਧਾ ਨਾਥਾਂ ਨੇ ਬਚਨ ਕਿਹਾ ਹੈ। ਕੇਤਿਕ ਸ਼ਕਤ ਤੁਮਾਰੇ ਮਾਹੇ, ਇਹ ਗੁਰੂ ਨਾਨਕ ਸਾਹਿਬ ਸੱਚ ਦੱਸਿਓ ਤੁਹਾਡੇ ਵਿੱਚ ਕਿੰਨੀ ਕੁ ਤਾਕਤ, ਕਹੋ ਤਪਾ ਜੀ ਹਮਰੇ ਪਾਹੀ, ਅਸੀਂ ਕੋਲ ਬੈਠੇ ਹਾਂ ਸਾਡੇ ਪਾਸ ਦੱਸਿਓ ਵੀ ਸਾਡੇ ਕੋਲ ਇੰਨੀ ਮਹਾਨ ਤਾਕਤ ਹੈ। ਅਪਰਨ ਤੁਮਰੇ ਸੰਸਾਰ ਦੇਖਾ, ਕਿਉਂਕਿ ਤੁਹਾਡੇ ਵਰਗਾ ਸ਼ਕਤੀ ਵਾਲਾ ਤੁਹਾਡੇ ਬਰਾਬਰ ਦਾ ਅਸੀਂ ਅੱਜ ਤੱਕ ਕਿਤੇ ਦੇਖਿਆ ਨਹੀਂ। ਸਭ ਤੇ ਤੁਮ ਹੋ ਪੁਰਖ ਵਿਸੇਖਾ, ਦੇਖ ਲਿਆ ਵੀ ਸਾਰੇ ਪੁਰਖਾਂ ਤੁਸੀਂ ਮਹਾਨ ਵੱਡੇ ਪੁਰਖ ਹੋ ਸ਼ਕਤੀਆਂ ਕਰਕੇ। ਦੋਹਰਾ ਗੁਰੂ ਭਨਿਓ ਸਤਨਾਮ ਕੀ, ਗੁਰੂ ਮਹਾਰਾਜ ਕਹਿਣ ਲੱਗੇ ਜੇ ਸੱਚਾ ਨਾਮ ਵਾਹਿਗੁਰੂ ਗੁਰ ਮੰਤਰ ਹੈ, ਵਡਿਆਈ ਵੱਡ ਜਾਣ, ਜਿਹੜਾ ਸਤਨਾਮ ਵਾਹਿਗੁਰੂ ਦੀ ਵਡਿਆਈ ਵੱਡੀ ਜਾਣ ਲਓ। ਏਕੰਕਾਰ ਅਕਾਰ ਪ੍ਰਭ, ਇੱਕ ਓਂਕਾਰ ਹੈ ਜੋ ਪ੍ਰਭੂ ਹੈ ਪੂਰਨ ਕਿਰਪਾ ਨਿਧਾਨ, ਕਿਰਪਾ ਦਾ ਖਜ਼ਾਨਾ ਪਰਿਪੂਰਨ ਹੈ, ਉਹਦੀ ਸਾਰੀ ਵੱਡ ਵਡਿਆਈ, ਉਹਦੇ ਨਾਮ ਦੀ ਵਡਿਆਈ ਹੈ ਸਭ ਕੁਛ। ਚੌਪਈ ਜੇ ਵੱਡ ਸਾਹਿਬ ਤੇ ਵੱਡ ਦਾਤ, ਦੋ ਜਿੱਦਾਂ ਵੱਡਾ ਮਾਲਕ ਪਰਮੇਸ਼ਰ ਉਹਦੀ ਵੱਡੀ ਉਤਨੀ ਦਾਤ ਵੀ ਹੈ। ਕਬਹੂੰ ਪਾਰ ਨ ਪਾਇਓ ਜਾਤ, ਉਹਦਾ ਵੀ ਤੇ ਉਹਦੀਆਂ ਦਾਤਾਂ ਦਾ ਵੀ ਕਿਵੇਂ ਪਾਰਾਵਾਰ ਹੱਦ ਬੰਨਾ ਨਹੀਂ ਪਾਇਆ ਜਾ ਸਕਦਾ ਹੈ। ਕਰਨਾ ਮੈਨਿਤ ਜੋਤ ਸਰੂਪੰ, ਪਰਮੇਸ਼ਰ ਹਮੇਸ਼ਾ ਕਿਰਪਾ ਸਰੂਪ ਹੈ, ਹਮੇਸ਼ਾ ਜੋਤੀ ਸਰੂਪ ਹੈ। ਸਭ ਵਿਦ ਸ੍ਰੀ ਕਰਤਾਰ ਅਨੂਪੰ, ਸਭ ਤਰ੍ਹਾਂ ਕਰਕੇ ਜਿਹੜਾ ਕਰਤਾਰ ਸੁਭਾਲਾ ਉਪਨੂਪਮ ਉਪਮਾਤ ਰਹਿ ਤੀ ਹੈ। ਕਿਰਪਾ ਦ੍ਰਿਸ਼ਟ ਦੇਖਤ ਹੈ ਜਾਂ ਕੋ, ਹੈ ਸਿੱਧੋ ਐਸਾ ਪਰਮੇਸ਼ਰ ਮੇਹਰ ਦੀ ਨਾਲ ਕਿਵਾਂ ਕਿਰਪਾ ਦੀ ਨਿਗਾਹ ਨਾਲ ਜਿਹਦੇ ਵੱਲੀ ਦੱਕ ਲੈਂਦਾ ਹੈ। ਨਾਮ ਦਾਨ ਕੋ ਦੇਵਤ ਤਾਂ ਕੋ, ਉਸ ਪੁਰਸ਼ ਨੂੰ ਨਾਮ ਦਾ ਜਿਹੜਾ ਦਾਨ ਉਹ ਦੇ ਦਿੰਦਾ ਹੈ, ਪ੍ਰਸੰਨ ਹੋ ਕੇ ਅੱਠੇ ਪੈਰ ਨਾਮ ਜਪੀ ਜਪਾਈ ਜਾਂਦਾ ਹੈ। ਮਨ ਅਮਾਨ ਸੁੱਤੇ ਛੁੱਟ ਜਾਹੀ, ਨਾਮ ਜਪਣ ਨਾਲ ਉਹਦੇ ਮਨ ਦੇ ਵਿੱਚ ਮਨ ਜਿਹੜਾ ਸਤਿਕਾਰ ਚ ਮਾਨਣ ਵੱਧ ਰਹੇ, ਇਹ ਸੁੱਤੇ ਸੁੱਧੀ ਛੁੱਟ ਜਾਂਦੇ ਹੈ। ਨਰਾਦਰ ਕਰੀ ਜੇ ਕੋਈ ਮਾਨ ਰਿਹਾ ਕਿਸਮਾਨ ਹੀ ਰਹਿੰਦਾ ਹੈ। ਸੁਖ ਕੇ ਸਹਿਤ ਪਰਮ ਪਦ ਪਾਹੀ, ਸੁਖ ਦੇ ਸਮੇਤ ਜਿਹੜਾ ਸਭ ਤੋਂ ਉੱਚਾ ਅਹੁਦਾ ਹੈ, ਜੋਤੀ ਜੋਤ ਰਲੀ ਸੰਪੂਰਨ ਸੀਆ ਵਾਲਾ ਪੌਦਾ ਪਾ ਲੈਂਦਾ ਹੈ। ਸਤਿਗੁਰ ਕੀ ਵੱਡੀ ਵਡਿਆਈ, ਇਹ ਵੀ ਜਿਹੜਾ ਸਤਿਗੁਰੂ ਅਕਾਲ ਪੁਰਖ ਹੈ ਉਹਦੀ ਇਹ ਵੱਡੀ ਵਡਿਆਈ ਹੈ। ਭੇਦ ਪਾਰ ਨਹਿ ਪਾਇਓ ਜਾਈ, ਉਹ ਜਿਹੜਾ ਸਤਿਗੁਰੂ ਅਕਾਲ ਪੁਰਖ ਹੈ ਉਹਦਾ ਨਾ ਭੇਦ ਪਾਇਆ ਜਾ ਸਕਦਾ, ਨਾ ਪਾਰਾਵਾਰ ਹੱਦ ਬੰਨਾ ਪਾਇਆ ਜਾ ਸਕਦਾ ਹੈ। ਇਸ ਬਿਦ ਕਹਿ ਕਰ ਕਿਰਪਾ ਨਿਧਾਨਾ, ਇਸ ਤਰ੍ਹਾਂ ਦੇ ਬਚਨ ਕਿਰਪਾ ਦੇ ਖਜ਼ਾਨਾ ਨੇ ਕਹਿ ਕਰਕੇ 301 ਸਲੋਕ ਬਖਾਨਾ, ਇਹਨਾਂ ਸਿੱਧਾ ਨਾਥਾਂ ਦੇ ਸਾਥ ਇਕਬਾਰਾਂ ਨੇ ਜਿਹੜਾ ਸਲੋਕ ਉਚਾਰਨ ਕਰਕੇ ਕਿਹਾ, ਇਹਨਾਂ ਨੂੰ ਸੁਣਾਇਆ ਹੈ। ਸਲੋਕ ਮਹੱਲਾ ਪਹਿਲਾ, ਪਹਿਰਾ ਅਗਨ ਹੋਵੇ ਘਰ ਬਾਧਾ, ਕਹਿੰਦੇ ਇੰਨੀ ਤਾਕਤ ਹੋਵੇ ਵੀ ਗਰਮੀ ਦੀ ਮੌਸਮ ਦੇ ਵਿੱਚ ਜਿਹੜੇ ਅੱਗ ਦੇ ਵੀ ਵਸਤਰ ਪਹਿਨ ਲਈਏ, ਭਾਵ ਅਗਨੀ ਵਿੱਚ ਬੈਠ ਕੇ ਧੁਨੀ ਬੈਠ ਕੇ ਦਿਓ, ਫਿਰ ਆਪਣੇ ਸਰੀਰ ਨੂੰ ਸੜ ਨਾ ਦਈਏ ਗਰਮੀ ਦੀ ਰੁੱਤ, ਅਗਨੀ ਦੇ ਵਸਤਰ ਭਰੀ ਅੱਗ ਵਿੱਚ ਬੈਠ ਰਹੀਏ, ਸ਼ਕਤੀ ਨਾਲ ਕੁਝ ਅੱਗ ਸ਼ੋਸ ਹੋ ਨਾ ਸਕੇ, ਅਤੇ ਠੰਡ ਦੀ ਮੌਸਮ ਦੇ ਵਿੱਚ ਹਵਾ ਜਿਹੜਾ ਹਵਾ ਦਾ ਘਰ ਹੈ ਬਰਫ਼ ਦਾ ਘਰ ਕੀ ਹਿਮਾਲਾ ਹੈ, ਉਹ ਹਿਮਾਲੇ ਵੀ ਠੰਡ ਦੇ ਸਮੇਂ ਜਾ ਕੇ ਹਿਮਾਲੇ ਪਹਾੜ ਵਿੱਚ ਘਰ ਬਣ ਲਈਏ। ਭੋਜਨ ਸਾਰ ਕਰਾਈ, ਜਿਹੜਾ ਭੋਜਨ ਹੈ ਜਿਹੜਾ ਸਾਰ ਲੋਹਾ ਹੈ, ਅਸਲੀ ਲੋਹਾ ਹੈ, ਵਧੀਆ ਲੋਹਾ ਹੈ, ਬੜਾ ਸਖਤ ਲੋਹਾ ਹੈ, ਉਹਨੂੰ ਕਹਿੰਦੇ ਭੋਜਨ ਵਾਂਗ ਕਰ ਲਈਏ, ਲੋਹੇ ਨੂੰ ਖਾਣ ਲੱਗ ਪਈਏ ਭੋਜਨ ਵਾਂਗ। ਸਗਲੇ ਦੁੱਖ ਪਾਣੀ ਕਰ ਪੀਵਾ, ਮੈਂ ਸਾਰੇ ਕਹਿੰਦੇ ਸੰਸਾਰ ਦੇ ਦੁੱਖ ਉਹਨਾਂ ਨੂੰ ਪਾਣੀ ਬਣਾ ਕਰਕੇ ਪੀ ਜਾਈਏ, ਭਾਵ ਦੁੱਖਾਂ ਨੂੰ ਇੱਕ ਸਮਾਨ ਹੀ ਸਮਝੀਏ, ਸਾਰੇ ਦੁੱਖ ਅਭਾਵ ਹੋ ਜਾਣ। ਧਰਤੀ ਹਾਕ ਚਲਾਈ, ਜਿਹੜੀ ਧਰਤੀ ਇਹਨੂੰ ਜਿਵੇਂ ਗਊ ਮੱਝ ਨੂੰ ਅੱਗੇ ਹੱਕ ਕੇ ਚਲਾ ਲਈਦਾ, ਤੁਰ ਲਈਦਾ, ਧਰਤੀ ਨੂੰ ਕਹਿੰਦੇ ਪਸ਼ੂ ਡੰਗਰ ਵਾਂਗੂ ਹੱਕ ਕੇ ਅੱਗੇ ਚਲਾ ਲਈ ਆਪਣੀ ਤਾਕਤ ਨਾਲ। ਧਰ ਤਾਰਾਜੀ ਅੰਬਰ ਤੋਲੀ, ਇਸੇ ਤਰ੍ਹਾਂ ਤਰਾਜੀ ਤੱਕੜੀ ਵਿੱਚ ਧਰ ਕੇ ਰੱਖ ਕਰਕੇ ਜਿਹੜਾ ਅੰਬਰ ਕੀ ਆਕਾਸ਼ ਇਸ ਨੂੰ ਤੋਲ ਦਈਏ। ਪਿੱਛਾ ਟੰਕ ਚੜਾਈ, ਪਿਛਲੇ ਪਾਤਸ਼ਾਹ ਵਿੱਚ ਕੋਈ ਬਹੁਤ ਵੱਡਾ ਸਾਰਾ ਬੱਟਾ ਨਹੀਂ, ਸਗੋਂ ਜਿਹੜਾ ਟੰਕ ਪੱਟਾ ਹੈ ਉਹ ਚੜਾਈਏ। ਸਾਢੇ ਕੁ ਚਾਰ ਮਾਸੇ ਦਾ ਇਹ ਟੰਕ ਹੁੰਦਾ ਜਾਂ ਢਾਈ ਕੁ ਮਾਸੇ ਦਾ ਵੀ ਇਹ ਟੰਕ ਕਿਹਾ ਜਾਂਦਾ। ਸਾਢੇ ਚਾਰ ਮਾਤਰਾ ਦਾ ਜਿਹੜਾ ਓਂਕਾਰ ਹੈ ਇਹੀ ਵੱਟੇ ਵਾਂਗੂ ਚੜਾਈਏ ਪਿਛਲੇ ਪਾਸੇ, ਇਸ ਇੱਕ ਓਂਕਾਰ ਨੂੰ ਵੱਟੇ ਦੇ ਨਾਲ ਹੀ ਆਕਾਸ਼ ਨੂੰ ਧੋਲ ਦਈਏ ਤੱਕੜੀ ਵਿੱਚ ਰੱਖ ਕੇ। ਏਵਡ ਵਧਾ ਮਾਵਾ ਨਾਹੀ, ਏਵਡ ਵਧਾ ਇਤਨਾ ਵੱਡਾ ਕਹਿੰਦੇ ਵਧ ਜਾਈਏ, ਬਹੁਤ ਵੱਡੇ ਬਣ ਜਾਈਏ, ਮਾਵੀਏ ਨਾ ਸਮਾਈਏ ਨਾ ਮਿੰਟ ਦੀ ਵਿੱਚ ਹੀ ਨਹੀਂ ਆਈਏ। ਉਹ ਬਾਵਨ ਨੇ ਤਾਂ ਉਹ ਕਹਿੰਦੇ ਤੋ ਕਰਮਾਂ ਵਿੱਚ ਹੀ ਧਰਤੀ ਸਾਰਾ ਦੋਵੇਂ ਲੋਕ ਹੇਠਲੇ ਤੇ ਉੱਪਰ ਮਿਲ ਦਿੱਤੇ ਸੀ। ਇੱਧਰ ਕਹਿੰਦੇ ਇੰਨੇ ਵੱਧ ਵਜੇ ਸਮਾਈਏ ਹੀ ਨਾ, ਜਾਣੀ ਇੰਨੇ ਵੱਡੇ ਮਹਾਨ ਬਣ ਜਾਈਏ, ਮਿਣਤੀ ਤੋਂ ਰਹਿਤ ਹੋ ਜਾਏ, ਉਹਨੂੰ ਕੋਈ ਮਿਲ ਗਿਣ ਨਾ ਸਕੇ ਸਰੀਰ ਨੂੰ। ਸਭ ਸਹਿ ਨੱਥ ਚਲਾਈ, ਇੰਨਾ ਤਾਕਤ ਹੋਇਆ ਇਹ ਸਾਰਿਆਂ ਨੂੰ ਕਹਿੰਦੇ ਨੱਥ ਪਾ ਕੇ, ਜਿਵੇਂ ਪਸ਼ੂ ਡੰਗਰ ਨੂੰ ਚਲਾਈਦਾ, ਉਹ ਹੁਕਮ ਰੂਪੀ ਨੱਥ ਨਕੇਲ ਪਾ ਕੇ ਸਾਰਿਆਂ ਨੂੰ ਅੱਗੇ ਚਲਾ ਲਈ। ਇਹ ਹੁਕਮ ਵਿੱਚ ਇਤਨਾ ਤਾਣ ਹੋਵੇ ਮਨ ਅੰਦਰ, ਕਹਿੰਦੇ ਇਤਨਾ ਜਿਹੜਾ ਤਾਣ ਬਲ ਹੈ ਉਹ ਮਨ ਦੇ ਅੰਦਰ ਹੋਇਆ ਵੇ, ਨੀ ਤਾਕਤ ਹੋਇਆ ਵੇ। ਕਰੀ ਭੇ ਆਖ ਕਰਾਈ, ਉਸਤਾਦ ਨਾਲ ਜੋ ਚਾਹੀਏ ਕਰ ਲਈਏ, ਆਖ ਕੇ ਵੀ ਕਿਸੇ ਤੋਂ ਕਰਵਾ ਲਈਏ ਉਹ ਵੀ ਕਰ ਦੇਵੇ। ਜਿਵੇਂ ਮਰਦਾਨੇ ਤੋਂ ਕਹਿ ਕੂ ਕੇ ਮਹਾਰਾਜ ਨੇ ਉਹ ਹਾਥੀ ਨੂੰ ਜਵਾਲ ਦਿੱਤਾ ਸੀ, ਇਸ ਤਰ੍ਹਾਂ ਆਪ ਵੀ ਕਰ ਲਈਏ ਤੇ ਕਿਸੇ ਨੂੰ ਕਹਿ ਕੇ ਵੀ ਉਹ ਤਾਕਤ ਨਾਲ ਕਰਵਾ ਲਈਏ। ਜੀਵਡ ਸਾਹਿਬ ਤੇ ਵਡ ਦਾਤੀ, ਵੀ ਜਿੱਡਾ ਵੱਡਾ ਉਸ ਮਾਲਕ ਹੈ ਪਰਮੇਸ਼ਰ ਵਾਹਿਗੁਰੂ, ਉਤਨੀਆਂ ਵੱਡੀਆਂ ਉਹਦੀਆਂ ਦਾਤਾਂ ਵੀ ਮਹਾਨ ਵੱਡੀਆਂ ਹਨ। ਦੇ ਦੇ ਕਰੇ ਰਜਾਈ, ਇਸ ਤਰ੍ਹਾਂ ਕਹਿੰਦੇ ਦੇ ਦੇ ਕੇ ਦਾਤਾਂ ਆਪਣੀ ਆਗਿਆ ਵਿੱਚ ਚਲਾਉਣਾ ਕਰਦਾ ਹੈ, ਰਜਾ ਵਿੱਚ ਚਲਾਉਣਾ ਕਰਦਾ ਹੈ। ਨਾਨਕ ਨਜ਼ਰ ਕਰੇ ਜਿਸ ਉੱਪਰ, ਕਹਿੰਦੇ ਵੀ ਸਦੋ ਨਾਥੋ ਜਿਹਦੇ ਉੱਪਰ ਵਾਹਿਗੁਰੂ ਦੀ ਮਿਹਰ ਨਿਹਰ ਦੀ ਨਿਗਾਹ ਕਰ ਦੇਵੇ। ਸੱਚ ਨਾਮ ਵਡਿਆਈ, ਉਸਨੂੰ ਸੱਚੇ ਨਾਮ ਦੀ ਅੱਠੇ ਪੈਰ ਵਡਿਆਈ ਕਰਨੀ ਸਿਰ ਸਲਾਘਾ ਕਰ ਬਖਸ਼ ਦਿੰਦਾ ਹੈ। ਉਹ ਇਤਨਾ ਮਹਾਨ ਹੋ ਕੇ ਵੀ ਨਾਮ ਵਿੱਚ ਹੀ ਜੁੜਿਆ ਰਹਿੰਦਾ ਹੈ, ਇੱਧਰ ਨਹੀਂ ਝਾਕਦਾ ਹੈ। ਦੋਹਰਾ ਇਹ ਸਲੋਕ ਸੁਣ ਕੇ ਸਭੈ, ਇਹ ਜਿਹੜਾ ਮਹਾਰਾਜ ਨੇ ਸਲੋਕ ਸੁਣਾਇਆ ਇਹਨੂੰ ਸਾਰੇ ਸਿੱਧਾਂ ਨੇ ਸੁਣਨਾ ਕੀਤਾ। ਸਿੱਧਨ ਸਤਿਕਾਰ ਮਾਨ, ਸਿੱਧਾਂ ਨੇ ਸੁਣ ਕੇ ਮਹਾਰਾਜ ਬਿਲਕੁਲ ਸੋਣਾ ਨੇ ਸਤ ਕਰਕੇ ਮੰਨਿਆ ਹੈ। ਗੋਰਖ ਆਦਿ ਤੇ ਦੀਨ ਹੋਇ, ਗੋਰਖ ਤੇ ਮਛਿੰਦਰ ਆਦਿਕ ਤੋਂ ਲੈ ਕੇ ਸਾਰੇ ਮਹਾਰਾਜ ਦੇ ਅੱਗੇ ਦੀਨ ਹੋ ਗਏ, ਨਿਮਰਤਾ ਸਹਿਤ ਹੋ ਗਏ। ਬੰਦੇ ਜੋਰਤ ਪਾਨ, ਸਾਰੇ ਕਹਿੰਦੇ ਹੱਥ ਜੋੜ ਰਹੇ ਅਤੇ ਮੱਥਾ ਟੇਕ ਰਹੇ ਆ ਗੁਰੂ ਨਾਨਕ ਸਾਹਿਬ ਜੀ ਨੂੰ। ਚੌਪਈ ਅਪਰ ਸਿੱਧ ਸਭ ਬਿਨੈ ਅਲਾਵੈ, ਹੋਰ ਜਿੰਨੇ ਸਿੱਧ ਨਾਥ ਹੈ ਉਹ ਤਾਂ ਸਾਰੇ ਬੇਨਤੀਆਂ ਦੇ ਬਚਨ ਕਹਿੰਦੇ ਸਤਿਗੁਰੂ ਨੂੰ ਕਿ ਮਾਰਾ ਭੁੱਲ ਗਏ ਮਾਫ਼ ਕਰ ਦਿਓ। ਭੰਗਰ ਨਾਥ ਨਾ ਸੀਸ ਨਿਵਾਰੇ, ਕਹਿੰਦੇ ਭੰਗਰ ਨਾਥ ਹੋਣੀ ਰਹਿ ਗਏ, ਇਹ ਮਹਾਰਾਜ ਨੂੰ ਮੱਥਾ ਨੀ ਅਜੇ ਵੀ ਟੇਕ ਰਹੇ। ਇਸ ਵਿਦ ਬਚਨ ਕਹਿਤ ਭਾ ਤਬ ਹੀ, ਸਾਰੇ ਸਿੱਧਾਂ ਦੇ ਸਾਹਮਣੇ ਮਹਾਰਾਜ ਨੂੰ ਇਸ ਤਰ੍ਹਾਂ ਦੇ ਬਚਨ ਕਹਿਣ ਲੱਗਿਆ, ਦੂਜਿਆਂ ਨੂੰ ਸੁਣਾ ਸੁਣਾ। ਪਸਚਮ ਸੁਰ ਸਰ ਬਹੀ ਨਾ ਕਬ ਹੀ, ਦੇਵੀ ਜਿਹੜਾ ਛਿਪਦੀ ਤਰਫ ਅਜੇ ਤੱਕ ਕਹਿੰਦੇ ਗੰਗਾ ਕਿਤੇ ਚੱਲੀ ਹੈ, ਚੜ੍ਹਦੀ ਤਰਫ ਨੂੰ ਗੰਗਾ ਚੱਲਦੀ ਹੈ। ਕਹਿੰਦੇ ਜੇ ਗੰਗਾ ਕਹਿੰਦੇ ਸ਼ਿਵ ਦੀ ਤਰਫ ਨੂੰ ਚੱਲਣ ਲੱਗ ਪਏ ਚੱਲ ਪਏ, ਪਰ ਮੈਂ ਨੀ ਕਹਿੰਦੇ ਇੱਧਰ ਨੂੰ ਚੱਲੂਗਾ, ਵੀ ਮੈਂ ਨੀ ਮੱਥਾ ਟੇਕੂ ਮਹਾਰਾਜ ਨੂੰ। ਅਸਤਨ ਪ੍ਰਾਚੀ ਸਭਤਾ ਭਇਓ, ਅੱਜ ਤੀਕਰ ਕਹਿੰਦੇ ਜਿਹੜਾ ਸੂਰਜ ਹੈ ਕਿਤੇ ਚੜ੍ਹਦੀ ਤਰਫ ਜਾ ਕੇ ਥੋੜੋ ਛਿਪੇ ਹੈ, ਉਹ ਤਾਂ ਪੱਛਮ ਦੀ ਤਰਫ ਹੀ ਛਿਪਦਾ ਹੈ। ਧਾਰ ਪੰਖ ਨਹਿ ਮੇਰ ਉਡਿਓ, ਕਹਿੰਦੇ ਅੱਜ ਤੱਕ ਜਿਹੜਾ ਸਮੇਰ ਪਰਵਤ ਖੰਭ ਲਾ ਕੇ ਪੰਛੀ ਵਾਂਗੂ ਕਿਸੇ ਉੱਡ ਕੇ ਗਿਆ। ਹਮ ਹੈ ਸਿੱਧ ਜੇ ਗ੍ਰਿਸਤ ਅਗਾਰੀ, ਇਸੇ ਤਰ੍ਹਾਂ ਅਸੀਂ ਕਹਿੰਦੇ ਭਗਵਨ ਨਾਥ ਹੋਣੀ ਸਿੱਧ ਲੋਕ ਹਾਂ, ਇਹ ਜਿਹੜਾ ਗੁਰੂ ਨਾਨਕ ਗ੍ਰਿਸਤੀ ਹੈ ਬੱਚਿਆਂ ਵਾਲ। ਨਮੋ ਕਰੈ ਅਸਮੰਜਸ ਭਾਰੀ, ਗੁਰੂ ਨਾਨਕ ਗ੍ਰਿਸਤੀ ਨੂੰ ਮੱਥਾ ਟੇਕਦੀ ਅਸੀਂ ਸਿੱਧ ਨਾਥ, ਇਹ ਤਾਂ ਬਹੁਤ ਅੰਡ ਗੱਲ ਉਲਟੀ ਗੱਲ ਹੈ। ਉੱਡਿਓ ਆਕਾਸ਼ ਬਿਖੈ ਕਹਿ ਐਸੇ, ਇਸ ਤਰ੍ਹਾਂ ਦੇ ਬਚਨ ਕਹਿ ਕੇ ਕੀ ਸ਼ਕਤੀ ਨਾਲ ਫਿਰ ਆਕਾਸ਼ ਵੱਲ ਨੂੰ ਉੱਡ ਚੱਲਿਆ ਭਗਵਨ ਨਾਥ। ਜਾਤ ਬਿਹੰਗ ਯੁੱਧ ਬਲ ਕੇ ਜੈਸੇ, ਜਿਵੇਂ ਪੰਛੀ ਆਪਣੇ ਬਲ ਦੇ ਸਮੇਤ ਆਕਾਸ਼ ਵਿੱਚ ਉੱਡਦਾ ਜਾਂਦਾ, ਉੱਡਿਆ ਜਾ ਰਿਹਾ ਰੌਲਾ ਪਾਉਂਦਾ। ਸ੍ਰੀ ਨਾਨਕ ਲੱਖ ਗਰਭ ਸਮੇਤਾ, ਨਾਨਕ ਸਾਹਿਬ ਨੇ ਜਾਣਿਆ ਵੀ ਇਹ ਭਗਵਨ ਨਾਥ ਜੀ ਵੀ ਹੰਕਾਰ ਸਹਿਤ ਹੀ ਹੈ। ਕੌਂਸ ਉਡਾਈ ਖੋਵੈ ਨਹੇਤਾ, ਇਹਦਾ ਹੰਕਾਰ ਜਾ ਗੁਆਉਣ ਵਾਸਤੇ ਮਹਾਰਾਜ ਨੇ ਆਪਣੇ ਚਰਨਾਂ ਦੀ ਜਿਹੜੀ ਖੁੱਟੀ ਵਾਲੀ ਖੜਾਮ ਜੀ ਤਾਂ ਨੂੰ ਉਡਾਤੀ ਹੈ। ਲੱਗੀ ਜਾਏ ਕਾ ਸੀਸ ਮਝਾਰੀ, ਉਸੇ ਮਹਾਰਾਜ ਮਹਾਰਾਜ ਦੇ ਚਰਨਾਂ ਦੀ ਜਿਹੜੀ ਖੜਾਮ ਹੈ ਇਹ ਭੰਗਰਨਾਥ ਦੇ ਕਹਿੰਦੇ ਸਿਰ ਵਿੱਚ ਜਾ ਵੜੀ ਹੈ। ਕਿਉਂਕਿ ਸਿਰਜਾ ਇਹਨਾਂ ਦਾ ਮੁੰਨਿਆ ਹੁੰਦਾ ਹੈ ਤੇ ਉਹ ਟੁੱਟਣ ਵਿੱਚ ਜਾ ਬੱਜੀ ਹੈ। ਉੱਡਿਓ ਬਹੁਰ ਪੀਰਾ ਭੀ ਭਾਰੀ, ਜਦੋਂ ਫਿਰ ਉੱਡਿਆ ਉਖੜਾਂ ਵਿੱਚ ਬੱਗੀ ਫੜਾ ਦੇ ਕੇ ਬੜੀ ਤਕੜੀ ਪੀੜਾ ਹੋਈ ਇਸ ਨੂੰ। ਤੇ ਤੇ ਉੱਚੀ ਗਈ ਖਰਾਏ, ਤੇ ਤਾਂ ਹੋ ਗਿਆ ਜਿਹੜੀ ਖੜਾਂ ਮੇਰੇ ਉੱਪਰ ਦੀ ਹੋਰ ਚਲੀ ਗਈ ਹੈ। ਸਿਰ ਮੈਂ ਲਾਗੀ ਰਹੇ ਉਹ ਬਚਾਏ, ਬਚਾ ਤਾਂ ਰਿਹਾ ਹੱਥ ਜਾ ਕਰਕੇ, ਪਰ ਫਿਰ ਹੀ ਖੜਾਂ ਜਾ ਕੇ ਉਹ ਸਿਰ ਦੇ ਵਿੱਚ ਫੜਾਕ ਦੇ ਕੇ ਲੱਗੀ ਬੱਜੀ। ਜਬ ਥਿਰ ਹੋਵੇ ਪੁੰਨ ਸਿਰ ਲਾਗੈ, ਕਿਤੇ ਪੰਗਰ ਨਾਲ ਟਿਕ ਜਾਂਦਾ ਉਦੋਂ ਫੜਾ ਖੋੜਾ ਖੜਾਣ ਲੱਗਦੀ ਸਿਰ ਵਿੱਚ। ਹਟੈ ਨਾ ਕਸ ਜੇ ਅਪਰ ਦਿਸ਼ ਭਾਗੈ, ਜੇ ਕਿਸੇ ਹੋਰ ਤਰਫ ਨੂੰ ਦੌੜ ਕੇ ਜਾਂਦਾ ਫਿਰ ਵੀ ਉਹ ਕਹਿੰਦੇ ਮਗਰੋਂ ਹਟਦੀ ਨੀ ਮੁੜਦੀ ਨਹੀਂ। ਸ੍ਰੀ ਨਾਨਕ ਕੀ ਦਿਸ਼ ਜਬ ਆਵੇ, ਇੰਨੀ ਗੱਲ ਹੈ ਜਦੋਂ ਪੰਗਰ ਨਾਥ ਗੁਰੂ ਨਾਨਕ ਸਾਹਿਬ ਦੀ ਤਰਫ ਨੂੰ ਆਉਂਦਾ ਹੈ ਨਾ ਇੱਧਰ ਨੂੰ ਮੁੜਦਾ ਹੈ, ਸਿਰ ਤੇ ਕੌਂਸਲ ਲੱਗਣ ਹਟ ਜਾਵੇ, ਫਿਰ ਜਿਹੜੀ ਖੜਾਮ ਹੈ ਸਿਰ ਤੋਂ ਕਹਿੰਦੇ ਵੱਜਣ ਲੱਗ ਹਟ ਜਾਂਦੀ ਹੈ, ਉਹ ਫਿਰ ਨਹੀਂ ਵੱਜਦੀ ਇਹਦੇ ਸਿਰ ਵਿੱਚ। ਜਾਣਿਓ ਰਿਦਾ ਨਾ ਹਟਿਓ ਖੜਾਓ, ਪੰਗਰ ਨਾਥ ਨੇ ਰਿਦੇ ਵਿੱਚ ਜਾਣ ਲਿਆ ਵੀ ਮਹਾਰਾਜ ਦੀ ਖੜਾਮ ਹੁਣ ਮੇਰੇ ਮਗਰੋਂ ਤਾਂ ਹਟਦੀ ਨਹੀਂ ਹੈ। ਘਰ ਬਾਹਰ ਰਹਿਓ ਨਾ ਚੱਲ ਤੋ ਪਾਓ, ਬੜੇ ਉਪਰਾਲੇ ਹੀਲੇ ਕਰ ਰਿਹਾ ਕੁੜੀ ਉਹਦੇ ਤੇ ਚੱਲਦਾ ਨਹੀਂ, ਇਹਦਾ ਸਿੱਧ ਨਹੀਂ ਹੁੰਦਾ ਹੀਲਾ। ਪੀਰ ਪਾਏ ਹਿਰਦੇ ਪਛਤਾਨਾ, ਬੜੀ ਤਕੜਾ ਬਣੀ ਘਾਇਲ ਹੋ ਗਿਆ ਪੀੜਾ ਪਾਈ ਤੇ ਬਹੁਤ ਹਿਰਦੇ ਵਿੱਚ ਪਛਤਾਇਆ। ਮਿਟਿਓ ਗਰਬ ਬਹੁ ਭਇਓ ਲਜਾਨਾ, ਕਾਰਜਾ ਮਿਟ ਗਿਆ ਬਹੁਤ ਸ਼ਰਮਿੰਦਤ ਹੋਇਆ ਭੰਗਰ ਨਾਥ। ਦੋਹਰਾ ਹੋਏ ਦੀਨ ਆਵਤ ਭਇਓ, ਵੀਰੀ ਹੰਭ ਹਾਰ ਕੇ ਬਹੁਤ ਆਇਨ ਮਾਣਾ ਜਾ ਹੋ ਕੇ ਆਇਆ। ਜਹ ਬੇਦੀ ਕੁਲ ਦੀਪ, ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਗੁਰੂ ਗੁਰੂ ਨਾਨਕ ਸਾਹਿਬ ਜੀ ਬੈਠੇ ਹੈ ਚਰਨ ਕਮਲ ਬੰਦਨ ਕਰੀ। ਫਿਰ ਭੰਗਰ ਨਾਥ ਨੇ ਆ ਕੇ ਵਿਚਾਰੇ ਚਰਨਾ ਕਲਾ ਤੇ ਮੱਥਾ ਟੇਕ ਹੀ ਦਿੱਤਾ ਹੈ। ਬੈਠੋ ਹੋਏ ਸਮੀਪ, ਬਹੁਤ ਨੇੜੇ ਜੇ ਹੋ ਕੇ ਬੈਠ ਗਿਆ, ਮਾਰਾ ਮਾਫ਼ ਕਰ ਦਿਓ। ਚੌਪਈ ਗੋਰਖ ਦੇਖ ਬਚਨ ਕੋ ਕਹੇ, ਗੋਰਖ ਨਾਥ ਨੇ ਦੇਖ ਕੇ ਨਾ ਤੇ ਬਚਨ ਕਿਹਾ ਭੰਗਰ ਨਾਥ ਨੂੰ, ਇਉਂ ਕਰਵਾਏ ਬਿਨਾ ਨਾ ਰਹੇ। ਮੈਂ ਵੀ ਭੰਗਰ ਨਾਥ ਇਸ ਤਰ੍ਹਾਂ ਕਰਵਾ ਕੇ ਨਾ ਤੂੰ ਖਾ ਕੇ ਜੁੱਤੀਆਂ ਤੂੰ ਬਿਨਾ ਰਹਿ ਨਹੀਂ ਸਕਦਾ ਸੀ। ਕਲੀ ਕਾਲ ਮੈਂ ਸ੍ਰੀ ਕਰਤਾਰਾ, ਤੈਨੂੰ ਪਤਾ ਨੀ ਉਹ ਭੰਗਰ ਨਾਥ ਕਲਯੁਗ ਦੇ ਸਮੇਂ ਦੇ ਵਿੱਚ ਜਿਹੜਾ ਸਾਰੀ ਸ੍ਰਿਸ਼ਟੀ ਦਾ ਕਰਤਾਰ ਹੈ। ਨਾਮ ਜਪਾਵਨ ਹਿਤ ਤਨ ਧਾਰਾ, ਉਹਨੇ ਨਾਮ ਜਪਾਉਣ ਵਾਸਤੇ ਗੁਰੂ ਨਾਨਕ ਸਾਹਿਬ ਦਾ ਸਰੀਰ ਧਾਰਨ ਕੀਤਾ ਹੋਇਆ। ਇਸ ਕੀ ਸਮਤਾ ਹੋਏ ਨਾ ਕੈਸੇ, ਉਹ ਭੰਗਰ ਨਾਥ ਹੈ ਗੁਰੂ ਨਾਨਕ ਪਰਮੇਸ਼ਰ ਰੂਪ ਹੈ, ਇਹਨਾਂ ਦੀ ਬਰਾਬਰੀ ਸਾਥੋਂ ਨੀ ਕਿਵੇਂ ਹੋ ਸਕਦੀ ਹੈ। ਬੰਧਨ ਕਰੋ ਭਲਾ ਹੋਏ ਜੈਸੇ, ਇਹਨਾਂ ਨੂੰ ਮੱਥੇ ਹੀ ਟੇਕ ਮੁਟੇਕੀਏ ਜਿਸ ਤਰ੍ਹਾਂ ਸਾਡਾ ਭਲਾ ਹੋ ਜਾਵੇ। ਨੀਕੇ ਬਚਨ ਸੁਣੋ ਪੁਨ ਕਹੋ, ਹਾਂ ਮਾਰਾ ਨਾਲ ਵੀ ਤੁਸੀਂ ਚੰਗੇ ਬਚਨ ਸੁਣੋ ਤੇ ਚੰਗੇ ਬਚਨ ਇਹਨਾਂ ਨੂੰ ਆਖੋ। ਤਤ ਗਿਆਨ ਕੋ ਉਰ ਮਹਿ ਲਹੋ, ਜਿਹੜਾ ਅਸਲੀ ਯਥਾਰਥ ਗਿਆਨ ਔਰ ਇਹਦੇ ਵਿੱਚ ਵੀ ਪ੍ਰਾਪਤ ਕਰ ਲਓ ਇਹਨਾਂ ਤੋਂ। ਪੁਨ ਗੋਰਖ ਗੁਰ ਸੰਗ ਉਚਾਰਾ, ਫਿਰ ਉਸ ਤੋਂ ਬਾਅਦ ਜਿਹੜਾ ਗੋਰਖ ਨਾਥ ਹੈ ਉਸਨੇ ਗੁਰੂ ਨਾਨਕ ਸਾਹਿਬ ਜੀ ਦੇ ਸਾਥ ਬਚਨ ਕਿਹਾ। ਕਲੀ ਕਾਲ ਮਹਿ ਕਿਆ ਵਰਤਾਰਾ, ਕਲਯੁਗ ਦਾ ਸਮੇਂ ਦੇ ਵਿੱਚ ਲੋਕਾਂ ਦਾ ਕਿਹੋ ਜਿਹਾ ਵਰਤ ਵਰਤਾਵਾ, ਕਲਯੁਗ ਕਿਸ ਤਰ੍ਹਾਂ ਦਾ ਵਰਤ ਰਿਹਾ ਹੈ। ਬੈਠੇ ਸਭ ਹੀ ਸਿੱਧ ਸਮੀਪਾ, ਉਸ ਵੇਲੇ ਜਿੰਨੇ ਸਾਰੇ ਸਿੱਧ ਨਾਥ ਗੁਰੂ ਮਹਾਰਾਜ ਦੇ ਕੋਲ ਬੈਠੇ ਹੋਏ। ਤਬ ਬੋਲੇ ਬੇਦੀ ਕੁਲ ਦੀਪਾ, ਸਵੇਰੇ ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਗੁਰੂ ਗੁਰੂ ਨਾਨਕ ਸਾਹਿਬ ਜੀ ਆਪਣੇ ਮੁਖੋਂ ਜਿਹੜਾ ਸਲੋਕ ਹੈ ਉਹ ਬਾਣੀ ਦਾ ਆਪ ਜੀ ਨੇ ਉਹ ਕਹਿੰਦੇ ਉਚਾਰਨ ਕੀਤਾ ਹੈ। ਆਪ ਮੁਖ ਤੋਂ ਬੋਲੇ ਜਿਸ ਤਰ੍ਹਾਂ ਕਲਯੁਗ ਦੇ ਵਿੱਚ ਕਿਹੋ ਜਿਹਾ ਵਰਤਾਵਾ ਬਣ ਰਿਹਾ ਹੈ, ਉਹ ਆਪ ਜੀ ਨੇ ਤਿੰਨ ਚਾਰ ਜਿਹੜੇ ਸਲੋਕ ਹੈ ਮੁਖੋਂ ਉਚਾਰਨ ਕੀਤੇ। ਉਹ ਅੱਡੋ ਅੱਡੀ 12 ਦੇ ਵਿੱਚ ਅੰਕਿਤ ਹੈ, ਜਿਵੇਂ ਆ ਅਸਾ ਦੀ ਵਾਰ ਦੇ ਵਿੱਚ ਸੱਚ ਕਾਲ ਕੂੜ ਵਰਤਿਆ ਕਲਕਾਲ ਬੇਤਾਲ ਹੈ, ਮਾਝ ਦੀ ਰਾਗ ਦੇ ਵਿੱਚ ਕਲਕਾਤੀ ਰਾਜੇ ਕਸਾਈ ਧਰਮ ਪੰਕਰ ਉੱਡ ਰਿਹਾ ਹੈ। ਇਸ ਤਰ੍ਹਾਂ ਰਾਮਕਲੀ ਦੀ ਵਾਰ ਦੇ ਵਿੱਚ ਇੱਕ ਸਲੋਕ ਆਉਂਦਾ ਸਤੀ ਭਾਵ ਕਰ ਸਤ ਕਮਾਹੇ, ਇਹ ਅੱਡੋ ਅੱਡੀ ਰਾਗਾਂ ਵਿੱਚ ਰਾਗਣੀਆਂ ਵਿੱਚ ਮਹਾਰਾਜ ਨੇ ਸਲੋਕ ਉਚਾਰਨ ਕੀਤੇ। ਉਹ ਜਿਵੇਂ ਉਚਾਰਨ ਕਰਕੇ ਇਹਨਾਂ ਨੂੰ ਦੱਸਿਆ ਸੀ, ਸਮਝਾਇਆ ਸੀ, ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਾਰਾ ਪ੍ਰਸੰਗ ਪੜ੍ਹ ਪੜ੍ਹਾ ਲਵਾਂਗੇ। ਅਜੇ ਇੱਥੇ ਸਮਾਪਤੀ ਹੈ ਜੀ। ਪੁਨ ਗੋਰਖ ਗੁਰਸੰਗ ਉਚਾਰਾ, ਕਲੀ ਕਾਲ ਮਹਿ ਕਿਆ ਵਰਤਾਰਾ, ਬੈਠੇ ਸਭ ਹੀ ਸਿੱਧ ਸਮੀਪਾ, ਤਬ ਬੋਲੇ ਬੇਦੀ ਕੁਲ ਦੀਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਹੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਭਵੇਕ। ਹੇ ਅਪਰੰਪਰ ਹਰ ਹਰੇ, ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾਇਆ ਧਾਰ। ਹੇ ਠਾਕੁਰ ਹੋਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਪੁਰੂ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਤਾਰਨ ਹਾਰ। ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਤਾਰਨ ਹਾਰ। ਹੁਣ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾ, ਨਾਥ ਪਿਸਾ ਵਰਕ ਤੇ ਤੋਰੀ ਕਿਰਪਾ। ਸੁਖ ਕਲੇ ਹੋਏ ਨ ਜਾਣੇ